ਵਾਹਿਗੁਰੂ ਸਾਹਿਬ ਜੀਓ, ਦੋਹਰਾ ਖਾਨ ਛੁਰਾ ਡੱਲੇ ਬਿਖੈ, ਗੁਰਮੁਖ ਸਿੱਖ ਵਿਸਾਲ, ਪੂਜਹਿ ਪੰਗ ਪੰਕਜ ਸਦਾ, ਸ੍ਰੀ ਗੁਰ ਅਮਰ ਕਿਰਪਾਲ। ਖਾਨ ਛੁਰਾ ਡੱਲੇ ਬਿਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰੂ ਮਹਾਰਾਜ ਦੀ ਚਰਨ ਛਣ ਵਿੱਚ ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਏ ਸੰਗਤ ਰੂਪ ਵਿੱਚ ਸਵਾਏ ਮਾਨ ਹੋ ਕੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਲੜੀਵਾਰ ਰੂਪ ਵਿੱਚ ਪ੍ਰਸੰਗ ਚੱਲਿਆ ਹੋਇਆ ਹੈ, ਸਰਵਣ ਕਰਦੇ ਹਾਂ ਅਤੇ ਮਹਾਨ ਲਾਭ ਹਾਸਲ ਕਰਦੇ ਹਾਂ। ਅਤੇ ਨਾਲ ਨਾਲ ਗੁਰੂ ਕੇ ਇਤਿਹਾਸ ਸਰਵਣ ਕਰਕੇ ਸਮੇਂ ਨੂੰ ਵੀ ਸਫਲ ਬਣਾਉਂਦੇ ਹਾਂ, ਜੀਵਨ ਵੀ ਸੁਭਾਗਾ ਕਰ ਰਹੇ ਹਾਂ। ਇਸ ਤਰ੍ਹਾਂ ਭਾਈ ਲਾਲੋ ਜੀ ਦਾ ਪ੍ਰਸੰਗ ਸੁਣਿਆ ਹੈ, ਜੋ ਇਹ ਡੱਲਾ ਨਿਵਾਸੀ ਸੀ ਜਿਸ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਜਿੰਨੀਆਂ ਗੁਪਤ ਰੂਹਾਂ ਹੈ ਸਾਰਿਆਂ ਦਾ ਪੂਜਨੀਕ ਬਣਾ ਦਿੱਤਾ ਸੀ। ਇੱਕ ਪਠਾਨ ਜੋ ਸਮੁੰਦਰੀ ਜਹਾਜ਼ ਵਿੱਚ ਸਾਜੋ ਸਮਾਨ ਲੱਦ ਕੇ ਬਾਹਰ ਵਿਦੇਸ਼ਾਂ ਵਿੱਚ ਬਿਜਨਸ ਕਰਦਾ ਸੀ, ਰੱਬ ਦੀ ਨੇਤ ਨਾਲੇ ਦਾ ਜਹਾਜ਼ ਟੁੱਟ ਫੁੱਟ ਗਿਆ ਸੀ। ਇੱਕ ਪੱਟੇ ਦੇ ਉੱਪਰ ਜੇ ਚੜ੍ਹ ਕੇ ਕਿਸੇ ਟਾਪੂ ਵਿੱਚ ਹੀ ਇਹ ਜਾ ਲੱਗਾ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਜਦੋਂ ਇਹਦੇ ਰੂਪ ਦੇਖਿਆ ਹੈ, ਪੁੱਛ ਪੜਤਾਲ ਕੀਤੀ ਹੈ, ਤੇ ਉਹ ਇਹਨੂੰ ਦੇਖ ਕੇ ਹੱਸੇ ਨੇ ਕਿ ਇਹ ਮਨੁੱਖ ਕਿਧਰੋਂ ਆ ਗਿਆ ਹੈ, ਇਹ ਤਾਂ ਸਾਰਾ ਸਾਡਾ ਗੁਪਤ ਰੂਹਾਂ ਦਾ ਅਸਥਾਨ ਹੈ। ਉਸ ਵੇਲੇ ਲੰਮਾ ਜਿਹਾ ਹੋਕਾ ਲਿਆ ਹੈ, ਕਹਿਣ ਲੱਗੇ ਵੀ ਗੱਲ ਕੀ ਹੈ, ਅਸੀਂ ਸਾਰੇ ਭਾਈ ਲਾਲੂ ਜੀ ਦੇ ਸਿੱਖ ਸੇਵਕ ਹਾਂ, ਜੋ ਚਾਹੇ ਕਰ ਕਰਾ ਸਕਦੇ ਹਾਂ। ਕਹਿਣ ਲੱਗਿਆ ਉਹਦੇ ਦਰਸ਼ਨ ਹੀ ਕਰਾਓ, ਅੱਖਾਂ ਬੰਦ ਕਰਵਾਈਆਂ, ਜਦੋਂ ਦੇਖਿਆ ਕਰੇ ਬੈਠਾ ਹੈ। ਭਾਈ ਲਾਲੂ ਜੀ ਦੇ ਆ ਕੇ ਚਰਨ ਫੜ ਲਏ, ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਨਾਲ ਬਚ ਗਏ, ਇਹ ਤਾਂ ਬੜੇ ਬੁਰੇ ਫਸੇ ਸੀ। ਲੋਕਾਂ ਨੂੰ ਵੀ ਦੱਸਦਾ ਵੀ ਇਹ ਭਾਈ ਲਾਲੂ ਵੀ ਬਹਾਨ ਤਕੜੇ ਕਰਨੀ ਕਮਾਲੀ ਵਾਲਾ ਸਿੱਖ ਹੈ, ਬੜੀਆਂ ਬੜੀਆਂ ਸ਼ਕਤੀ ਵਾਲੀਆਂ ਜਿਹੜੀਆਂ ਗੁਪਤ ਰੂਹਾਂ ਹੈ ਉਹ ਸਭ ਗੁਰੂ ਅਮਰਦਾਸ ਜੀ ਕਿਰਪਾ ਨਾਲ ਇਹਦੇ ਹੁਕਮ ਵਿੱਚ ਚੱਲਦੀਆਂ ਹਨ। ਇਹਦਾ ਨਾਮ ਨਾਲ ਨਾਮ ਲੈਣ ਲਾ ਲਈ, ਮੇਰੇ ਇਰਦ ਗਿਰਦ ਇਕੱਠੇ ਹੋ ਕੇ ਬਹਿ ਗਏ, ਹੱਥ ਜੋੜ ਕੇ ਵੀ ਤੂੰ ਧੰਨ ਹੈ, ਸਾਡੇ ਪੂਜਨੀਕ ਦੇ ਪਿੰਡ ਦਾ ਹੈ, ਨਗਰ ਦਾ ਹੈ। ਇਸ ਤਰ੍ਹਾਂ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਦੇ ਉੱਪਰ ਕਿਰਪਾ ਕੀਤੀ ਸੀ, ਬਖਸ਼ਿਸ਼ ਕੀਤੀ ਸੀ, ਉਹ ਇਤਿਹਾਸ ਵਿਸਤਾਰ ਨਾਲ ਕੱਲ੍ਹ ਆਪਾਂ ਸੁਣਿਆ ਸੀ। ਇਸੇ ਤਰ੍ਹਾਂ ਇਹ ਡੱਲੇ ਦੇ ਵਿੱਚ ਹੋਰ ਜਿਹੜੇ ਗੁਰੂ ਕੇ ਸਿੱਖ ਮਹਾਨ ਕਰਨੀ ਕਮਾਈ ਵਾਲੇ ਹੋਏ ਬ੍ਰਹਮ ਗਿਆਨੀ ਬਣੇ, ਵਾਚ ਪ੍ਰਸੰਗ ਪ੍ਰਾਰੰਭ ਕਰ ਰਹੇ ਹੈ ਵੀ 72 ਗਿਣਤੀ ਵਿੱਚ ਸਨ ਇਕੱਲੇ ਡੱਲੇ ਪਿੰਡ ਦੇ। ਹੁਣ ਵੀ ਜੇ ਜਾਈਏ ਇੱਕ ਅਸਥਾਨ ਉੱਥੇ ਬਣਿਆ ਹੋਇਆ ਹੈ, 72 ਸਿੱਖਾਂ ਦੇ ਨਾਂ ਉੱਥੇ ਬਾਹਰ ਲਿਖੇ ਹੋਏ ਹੈ, ਸਾਰਿਆਂ ਦੇ ਵੀ ਜਿਹੜਾ ਮੁਖੀ ਹੈ ਉਹ ਭਾਈ ਲਾਲੂ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਜਿਹੜਾ ਖਾਨੂ ਛੁਰਾ ਜੀ ਦਾ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ, ਇਹ ਮੁਖੀ ਲਿਖਿਆ ਹੋਇਆ ਹੈ। ਅਤੇ ਭਾਈ ਪਾਰੋ ਜੀ ਪਰਮਹੰਸ, ਇਹ ਵੀ ਡੱਲਾ ਨਿਵਾਸੀ ਬ੍ਰਹਮ ਗਿਆਨੀ ਤੱਤ ਵੇਤੇ ਸਨ। ਇਹਨਾਂ ਨੂੰ ਤਾਂ ਗੁਰੂ ਮਹਾਰਾਜ ਨੇ ਬਰ ਰੂਪ ਬਚਨ ਕਹਿ ਦਿੱਤੇ ਵੀ ਤੇਰੀ ਤਾਂ ਸੰਸਾਰੀ ਸੰਬੰਧ ਕਰਕੇ ਵੀ ਸਾਡੇ ਘਰ ਨਾਲ ਸਾਂਝ ਬਾਂਝ ਰਹੇਗੀ, ਯਾਨੀ ਗੁਰੂ ਘਰ ਨਾਲ ਸੰਸਾਰੀ ਸੰਬੰਧ ਕਰਕੇ ਵੀ ਸਾਂਝ ਹੋਵੇਗੀ, ਜਿਸ ਕਰਕੇ ਫਿਰ ਇਹਨਾਂ ਦੀ ਅੰਸ਼ ਵੰਸ਼ ਵਿੱਚ ਅੱਗੇ ਨਰਾਇਣ ਦਾਸ ਹੋਇਆ। ਨਰਾਇਣ ਦਾਸ ਦੇ ਘਰ ਦੇ ਵਿੱਚ ਦੋ ਲੜਕੀਆਂ ਨੇ ਜਨਮ ਲਿਆ, ਇੱਕ ਦਾ ਨਾਂ ਵੱਡੀ ਦਾ ਰਾਮਾ ਸੀ, ਦੂਸਰੀ ਦਾ ਨਾਂ ਦਮੋਦਰੀ ਸੀ, ਜਿਹਦਾ ਸੰਬੰਧ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਵਰ ਨੂੰ ਬਚਨਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ ਸੀ। ਅਤੇ ਦੂਸਰੀ ਜਿਹੜੀ ਲੜਕੀ ਸੀ ਉਹਦਾ ਸਾਈ ਦਾਸ, ਜੋ ਭਾਈ ਕੀ ਡੋਲੀ ਦਾ ਨਿਵਾਸੀ ਸੀ, ਉਹਦੇ ਨਾਲ ਬਣਿਆ ਸੀ। ਇਹ ਦੋਵੇਂ ਭੈਣਾਂ ਸਨ। ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਇਹ ਪ੍ਰਸੰਤ ਹੋ ਕੇ ਬਰ ਰੂਪ ਬਚਨ ਕਹੇ ਸੀ ਵੀ ਤੂੰ ਤਾਂ ਮਹਾਨ ਹੀ ਮਹਾਨ ਹੈ। ਭਾਈ ਪਾਰੋ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸਜੇ ਸਨ। ਫਿਰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਵੀ ਇਹ ਰਹੇ ਕੁਛ ਸਮਾਂ, ਅਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿੰਦਿਆਂ ਉਹਨਾਂ ਦੀ ਆਗਿਆ ਨਾਲ ਇਹਨਾਂ ਨੇ ਸੁਤੰਤਰ ਨਾਲ ਸਰੀਰ ਤਿਆਗ ਦਿੱਤਾ ਸੀ। ਗੁਰੂ ਅਮਰਦਾਸ ਸਾਹਿਬ ਜੀ ਜੋਤ ਵਿੱਚ ਲੀਚੀ ਜੋਤ ਲੀਨ ਕਰ ਦਿੱਤੀ ਸੀ। ਇਸ ਤਰ੍ਹਾਂ ਭਾਈ ਪਾਰੋ ਜੀ ਦਾ ਵੀ ਪ੍ਰਸੰਗ ਆਏਗਾ, ਜੋ ਡੱਲਾ ਨਿਵਾਸੀ ਹੈ, ਥੋੜ੍ਹਾ ਥੋੜ੍ਹਾ ਜਿਹੜਾ ਇਹ 72 ਬ੍ਰਹਮ ਗਿਆਨੀ ਸਿੱਖ ਹੋਏ ਉਹਨਾਂ ਦਾ ਵੀ ਪ੍ਰਸੰਗ ਕਬੀਰ ਜੀ ਦੇਣਗੇ। ਉਹ ਅੱਜ ਸ਼ੁਰੂ ਹੋ ਰਹੇ ਵਿੱਚੇ ਹੀ। ਸੁਲਤਾਨਪੁਰ ਵਾਸੀ ਜਿਹੜਾ ਇਹ ਗੁਰੂ ਕਾ ਸਿੱਖ ਹੈ ਭਾਈ ਮਹੇਸ਼ ਸ਼ਾਹ ਜੀ, ਇਹਦਾ ਪ੍ਰਸੰਗ ਆਏਗਾ। ਉਹ ਜਿਵੇਂ ਵੀ ਆ ਰਹੇ ਆਪਾਂ ਸੁਣੀਏ। ਮਨ ਲਾ ਕੇ ਖਾਨ ਛੁਰਾ ਡੱਲੇ ਵਿਖੇ, ਡੱਲੇ ਪਿੰਡ ਦੇ ਵਿਚਕਾਰ ਜਦੋਂ ਸੁਲਤਾਨਪੁਰ ਤੋਂ ਸੁਲਤਾਨਪੁਰ ਨੂੰ ਜਾਣਾ ਹੋਵੇ ਤੇ ਉਹ ਰਸਤੇ ਵਿੱਚ ਹੀ ਇਹ ਡੱਲਾ ਪਿੰਡ ਆ ਜਾਂਦਾ ਹੈ। 12-30 ਮੀਲ ਦਾ ਫਾਸਲਾ ਜਾਏ ਸੁਲਤਾਨਪੁਰ ਤੋਂ, ਅਤੇ ਰੋਡ ਦੇ ਉੱਪਰ ਹੀ ਸਾਹਮਣੇ ਦਰਸ਼ਨ ਹੁੰਦੇ ਆ ਬੌਲੀ ਸਾਹਿਬ ਗੁਰਦੁਆਰਾ ਦੇ, ਕਿਉਂਕਿ ਜਿਵੇਂ ਗੋਇੰਦਵਾਲ ਸਾਹਿਬ ਬੌਲੀ ਬਣੀ ਹੈ, ਇਸੇ ਤਰ੍ਹਾਂ ਡੱਲੇ ਪਿੰਡ ਵਿੱਚ ਵੀ ਬੌਲੀ ਬਣੀ ਹੋਈ ਹੈ। ਇਹ ਬਹੁਤ ਸੋਹਣਾ ਅਸਥਾਨ ਸਜਿਆ ਹੋਇਆ ਹੈ। ਅਤੇ ਬਾਕੀ ਜਿਹੜੇ ਇਹ ਬ੍ਰਹਮ ਗਿਆਨੀਆਂ ਦੇ ਅਸਥਾਨ ਨੇ, ਉਹ ਇੱਕ ਜਗ੍ਹਾ ਹੈ, ਉਹ ਅੰਦਰ ਹੈ ਪਿੰਡ ਦੇ। ਨਰਾਇਣ ਦਾਸ ਦਾ ਜਿਹੜਾ ਘਰ ਹੈ ਉਹ ਵੀ ਅੰਦਰ ਹੀ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਹੋਈ ਸੀ, ਵਿਵਾਹ ਹੋਇਆ ਸੀ। ਇਸ ਤਰ੍ਹਾਂ 3-4 ਅਸਥਾਨ ਮੁੱਖ ਮੁੱਖ ਹਨ ਡੱਲੇ ਪਿੰਡ ਵਿੱਚ। ਇੱਥੇ ਕਹਿੰਦੇ ਡੱਲੇ ਪਿੰਡ ਦਾ ਹੀ ਇਹ ਖਾਨੂ ਛੁਰਾ ਸੀ, ਛੁਰਾ ਇਹਦੀ ਅੱਲ ਸੀ ਅਤੇ ਖਾਨੂ ਇਹਦਾ ਨਾਮ ਸੀ। ਛੁਰਾ ਇੱਕ ਖੱਤਰੀਆਂ ਦੀ ਜਾਤ, ਖਾਨੂ ਛੁਰਾ ਜਾਤੀ ਦਾ ਸਿੱਖ, ਗੁਰਸਿੱਖ ਸਿੱਖ ਵਿਸਾਲ, ਗੁਰਮੁਖ ਸਿੱਖ ਵਿਸਾਲ, ਗੁਰਮੁਖ ਸਿੱਖ ਸੀ ਬੜਾ ਤਕੜਾ। ਇੱਕ ਤਾਂ ਹੁੰਦੇ ਮਨਮੁਖ ਸਿੱਖ ਵੀ ਹੁੰਦੇ ਨੇ, ਇੱਕ ਦੁਬਾਰੇ ਜੇ ਸਿੱਖ ਵੀ ਭਾਈ ਗੁਰਦਾਸ ਜੀ ਨੇ ਲਿਖੇ, 4-5 ਤਰ੍ਹਾਂ ਦੇ ਸਿੱਖ ਲਿਖੇ। ਜਿਵੇਂ ਗੁਰੂ ਕਲਗੀਧਰ ਜੀ ਨੇ 5 ਤਰ੍ਹਾਂ ਦੀ ਸਿੱਖੀ ਦਾ ਨਿਰਣਾ ਕੀਤਾ ਸੀ, ਇੱਕ ਤਾਂ ਦੇਖਾ ਦੇਖੀ ਦੀ ਸਿੱਖੀ ਹੁੰਦੀ ਹੈ, ਇੱਕ ਧੰਦੇ ਦੀ ਸਿੱਖੀ ਹੁੰਦੀ ਹੈ, ਇੱਕ ਹਿਰਸ ਦੀ ਸਿੱਖੀ ਹੁੰਦੀ ਹੈ, ਇੱਕ ਪ੍ਰੇਮ ਦੀ ਅਤੇ ਇੱਕ ਸਿਰਕ ਦੀ ਸਿੱਖੀ ਹੈ। ਗੁਰੂ ਕਲਗੀਧਰ ਜੀ ਨੇ ਕਿਹਾ ਵੀ ਜਿਹੜੀਆਂ ਦੋ ਸਿੱਖੀਆਂ ਉਹ ਸਾਨੂੰ ਪ੍ਰਵਾਨ ਹੈ, ਬਾਕੀ ਤਾਂ ਐਵੇਂ ਹੀ ਹੈ। ਪ੍ਰੇਮ ਦੀ ਅਤੇ ਸਿਰਕ ਦੀ ਸਿੱਖੀ ਗੁਰੂ ਘਰ ਵਿੱਚ ਪ੍ਰਵਾਨ ਹੈ, ਜਿਹੜੀ ਦੇਖਾ ਦੇਖੀ ਦੀ ਸਿੱਖੀ ਉਹ ਵੀ ਕੋਈ ਮਹੱਤਤਾ ਨਹੀਂ ਰੱਖਦੀ। ਦੇਖਾ ਦੇਖੀ ਦੀ ਸਿੱਖੀ ਉਹਨੂੰ ਵੀ ਆਂਢ ਗੁਆਂਢ ਅਮਰ ਛਕ ਲੈਣਾ, ਉਹਨੂੰ ਦੇਖ ਦਿਓ ਕਿ ਚਲੋ ਵੀ ਆਪਾਂ ਵੀ ਨਾਲ ਰਲੀਏ, ਆਪਾਂ ਵੀ ਅਮਰ ਛਕ ਲਈਏ। ਜੋ ਦੇਖ ਦੁੱਖ ਨਾਟ ਗੁਆਨ ਅੰਮ੍ਰਿਤਿਆ ਸਾਖ ਸੋਧੀਆਂ ਨੂੰ ਇਹਨੇ ਵਿੱਚ ਅੰਮ੍ਰਿਤ ਲੈਣਾ ਉਹ ਸਿੱਖੀ ਵਾਲਾ ਕਰਮ ਕੁਰਮ ਕੋਈ ਨਹੀਂ, ਨਾ ਤੜਕੇ ਉੱਠਣਾ, ਨਾ ਬਾਣੀ ਪੜ੍ਹਨੀ, ਨਾ ਗੁਰਦੁਆਰੇ ਜਾਣਾ, ਕਰਨਾ ਕੁਛ ਨਹੀਂ ਸਿੱਖੀ ਵਾਲਾ। ਉਹ ਦੇਖਾ ਦੇਖੀ ਜੇ ਆਂਢ ਗੁਆਂਢ ਨੇ ਲਾ ਤੀ ਤੇ ਚੱਲ ਆ ਕੇ ਪਰੇ ਮਾਰੀ, ਯਾਨੀ ਉਹ ਰੀਸ ਕਰਨੀ ਹੈ ਦੇਖ ਕੇ, ਉਂਝ ਨਹੀਂ ਕੋਈ ਸਿੱਖੀ ਵਾਲਾ ਜਿਹੜੇ ਅਸੂਲ ਨੇ ਜਿਵੇਂ ਉਹ ਕੁਝ ਨਹੀਂ ਕਰਨਾ। ਪਿਛਲੇ ਸਮੇਂ ਵਿੱਚ ਵੀ ਦੇਖਾ ਦੇਖੀ ਦੀ ਸਿੱਖੀ ਬੜੀ ਧਾਰੀ ਸੀ, ਦੇਖ ਦੇਖ ਕੇ ਬੜਿਆਂ ਨੇ ਅੰਮ੍ਰਿਤ ਛਕ ਘੋਨੇ ਮੋਨੇ ਜੇ ਪਈ ਕੁਰਬਾਨੀ ਪਾਏ ਫਿਰਦੇ ਸੀ। ਅਤੇ ਉਹ ਗੁਰੂ ਘਰ ਸ਼੍ਰੀ ਦਮਦਮਾ ਸਾਹਿਬ ਦੋ ਤਿੰਨ ਪਾਰਟੀਆਂ ਅੰਮ੍ਰਿਤ ਛਕਾਉਣ ਵਾਲੀਆਂ ਲੱਗੀਆਂ ਹੋਈਆਂ ਸੀ ਅਤੇ ਮਾਤਰ ਉੱਥੇ ਉਸ ਵੇਲੇ ਕਥਾ ਵਾਚਕ ਸੀ ਅਤੇ ਸਿੰਘ ਸਾਹਿਬ ਜਿਹੜੇ ਹੈਰ ਗ੍ਰੰਥੀ ਅਮੇਰ ਸਿੰਘ ਜੀ ਸਨ, ਮੈਨੂੰ ਕਹਿਣ ਲੱਗੇ ਵੀ ਹੁਣ ਤਾਂ ਬੜੇ ਅੰਮ੍ਰਿਤ ਛਕ ਰਹੇ ਹੈ, ਰਾਹ ਦਿਨ ਲੱਗੇ ਪਏ, ਪੰਜ ਪਿਆਰੇ ਥੱਕੇ ਪਏ, ਦੋ ਛਕਾਉਂਦੇ ਇੱਕ ਪਾਰਟੀ ਬਣਾਈ ਜਾਂਦੀ, ਤਿੰਨ ਪਾਰਟੀਆਂ ਇਕੱਠੀਆਂ ਲੱਗੀਆਂ ਹੋਈਆਂ, ਇੱਕ ਬਣਾਈ ਤੁਰੇ ਜਾਂਦੇ, ਦੋ ਛਕਾਈ ਤੁਰੇ ਜਾਂਦੇ, ਦਸ ਪਿਆਰੇ ਆ, ਪੰਜ ਇੱਕ ਇੱਧਰ ਲੱਗੇ ਛਕਾਉਣ, ਪੰਜ ਇੱਧਰ, ਪੰਜ ਉੱਧਰ ਬਣਾਉਂਦੇ ਨੇ, ਵੀ ਫਿਰ ਵੀ ਬਾਹਰ ਨਹੀਂ ਆਉਂਦਾ। ਐਂ ਦਿਸਦਾ ਵੀ ਜੇ ਚੱਲਿਆ ਪ੍ਰੋਗਰਾਮ ਤੇ ਥੋੜ੍ਹੇ ਸਮੇਂ ਵਿੱਚ ਸਾਰਾ ਪੰਜਾਬ ਹੀ ਅੰਮ੍ਰਿਤਧਾਰੀ ਹੋ ਜਾਊ। ਉਹ ਮੇਰੇ ਸੁਤੇ ਸਿੱਧੀ ਮੂੰਹ ਨਿਕਲ ਗਿਆ, ਮੈਂ ਕਿਹਾ ਜਿੰਨੀ ਇਹਨੇ ਛੇਦੀ ਸੀਗਾ ਇਹਨੇ ਛੇਦੀ ਲਾ ਦੇਣੀ ਹੈ। ਇਹ ਦੇਖਾ ਦੇਖੀ ਦੀ ਸਿੱਖੀ ਇਹੋ ਜਿਹੀ ਹੁੰਦੀ ਹੈ, ਇਹਨਾਂ ਨੇ ਦੇਖ ਦੇਖ ਕੇ ਪਾਉਂਦੇ ਦੇਖ ਦੇਖੀ ਦੂਸਰਿਆਂ ਨੂੰ ਲਾ ਦੇਣੀ, ਗੱਲ ਉਹੀ ਹੋਈ ਤਿੰਨ ਕੁ ਮਹੀਨਿਆਂ ਦਾ ਕਿਸੇ ਨੂੰ ਉਹੀ ਰੋਡੇ ਪੋਟੇ। ਇਹ ਇਸ ਤਰ੍ਹਾਂ ਦੀਆਂ ਦੇਖਾ ਦੇਖੀ ਦੀ ਸਿੱਖੀ ਤਾਂ ਐਵੇਂ ਹੀ ਹੁੰਦੀ ਹੈ, ਦੇਖ ਦੁੱਖ ਕੇ ਸਿੱਖ ਬਣਨਾ, ਦੇਖ ਦੁੱਖ ਕੇ ਲਾਸ਼ ਛੱਡਣੀ। ਕਈਆਂ ਦੀ ਇਸ ਤਰ੍ਹਾਂ ਦੀ ਹੁਣ ਵੀ ਹੈਗੀ ਹੈ, ਦਿਨੇ ਦਿਨੇ ਕਿਰਪਾਨ ਜੀ ਰੱਖਦੇ ਲੋਕਾਂ ਨੂੰ ਦਿਖਾਉਣ ਵਾਸਤੇ, ਰਾਤ ਨੂੰ ਕਿਲੇ ਟੰਗ ਦਿੰਦੇ ਹੈ। ਫਿਰ ਉਹਨਾਂ ਦਾ ਇਹੀ ਹੈ, ਕਹਿੰਦੇ ਵੀ ਅਸੀਂ ਦਿਨੇ ਦਿਨੇ ਸਿੱਖ ਹੁੰਦੇ, ਰਾਤ ਨੂੰ ਤਾਂ ਅਸੀਂ ਰਾਖਸ਼ ਹੀ ਹੁੰਦੇ ਹਾਂ। ਇਹ ਪੁੱਛੀ ਉਹ ਕਿਵੇਂ, ਕਹਿੰਦੇ ਵੀ ਅਸੀਂ ਕਿਰਪਾਨ ਦਾ ਅਤੇ ਕੰਘੇ ਦਾ ਵੀ ਸਤਿਕਾਰ ਰੱਖਦੇ, ਕਛਹਿਰੇ ਦਾ ਰੱਖਦੇ, ਵੀ ਸ਼ਾਮ ਨੂੰ ਫਿਰ ਅਸੀਂ ਅਰਦਾਸ ਕਰਕੇ ਕਹਿੰਦੇ ਕੰਘਾ ਵੀ ਰੱਖ ਦਿੰਦੇ ਹਾਂ, ਆਸੇ ਕਿਰਪਾਨ ਵੀ ਅਤੇ ਕਛਹਿਰਾ ਵੀ ਰੱਖ ਦਿੰਦੇ। ਹੁਣ ਕੇਸ ਤਾਂ ਕਿਸੇ ਪਾਸੇ ਲਿਜਾ ਨਹੀਂ ਸਕਦੇ, ਉਹ ਤਾਂ ਸਿਰ 'ਤੇ ਰਹਿਣੇ ਹੀ ਰਹਿਣੇ ਆ। ਇਸ ਕਰਕੇ ਫਿਰ ਕਹਿੰਦੇ ਉਹ ਸਿੱਖੀ ਅਸੀਂ ਐਂ ਸੰਭਾਲ ਕੇ ਰੱਖ ਦਿੰਦੇ, ਫਿਰ ਘੁੱਟ ਵੀ ਲੈਂਦੇ ਤਲਕੇ ਉੱਠ ਕੇ, ਕਹਿੰਦੇ ਫਿਰ ਅਰਦਾਸ ਕਰਕੇ ਫਿਰ ਕਿਰਪਾਨ ਕੰਘਾ ਦਿਨੇ ਦਿਨੇ ਸਿੱਖ। ਮੈਂ ਕਿਹਾ ਵੀ ਬਹੁਤ ਵਧੀਆ ਤੁਹਾਡਾ, ਜਾਣੀ ਇਹੋ ਜਿਹੇ ਵੀ ਇਹ ਦੇਖਾ ਦੇਖੀ ਵਾਲੇ ਸਿੱਖ ਆ ਪਿਛਲੇ ਸਮੇਂ 'ਚ ਹੋਏ ਆ, ਬਹੁਤ ਹੁਣ ਵੀ ਹੈਗੇ ਆ। ਮੈਂ ਵੱਡਾ ਸਾਰਾ ਗਤਰਾਤ ਵੱਡੀ ਸਾਰੀ ਕਿਰਪਾਨ ਤੜਕੇ ਸਿੱਟ ਲੈਣੀ ਹੈ ਅਤੇ ਸ਼ਾਮ ਨੂੰ ਲਾ ਕੇ ਪਰੇ ਕਿੱਡੇ ਟੰਗ ਦੇਣੀ ਹੈ, ਕਛਹਿਰਾ ਵੀ ਕਿਧਰੇ ਅਤੇ ਕੰਘਾ ਵੀ ਕਿਧਰੇ, ਬਸ ਬਾਲ ਖਿਲੇ ਹੁੰਦੇ ਅਤੇ ਭੂਤ ਬਣੇ ਹੁੰਦੇ, ਰਾਖ ਬਣੇ। ਸੋ ਇਸ ਤਰ੍ਹਾਂ ਦੀ ਜਿਹੜੀ ਦੇਖਾ ਦੇਖੀ ਸਿੱਖੀ ਹੈ ਨਾ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਨੂੰ ਨਹੀਂ ਪ੍ਰਵਾਨ ਹੈ। ਇੱਕ ਆ ਧੰਦੇ ਦੀ ਸਿੱਖੀ, ਵੀ ਉਹ ਚਲੋ ਵੀ ਕੋਈ ਦੁਕਾਨ ਨਹੀਂ ਚੱਲਦੀ ਹੈ, ਹੋਰ ਕੋਈ ਕੰਮ ਨਹੀਂ ਚੱਲਦਾ, ਵੀ ਜਿਹੜਾ ਕੁਛ ਸ਼ੁਰੂ ਕਰ ਲਿਆ ਉਹ ਨਾ ਲੋਕਾਂ ਨੇ ਸੰਬੰਧ ਕੀਤਾ, ਧੰਦਾ ਚਲਾਉਣ ਵਾਸਤੇ ਆਪਣਾ ਕੰਮ ਚਲਾਉਣ ਵਾਸਤੇ ਵੀ ਸਿੱਖ ਨੂੰ ਦੇਖ ਕੇ ਵੀ ਮੇਰੀ ਦੁਕਾਨ 'ਤੇ ਆਉਣ ਲੱਗ ਜਾਣਗੇ, ਉਹ ਕਿਰਪਾਨ ਜੀ ਪਾ ਲੈਣੀ, ਲੋਕਾਂ ਨੇ ਕਹਿਣਾ ਇਹ ਤਾਂ ਵੀ ਹੁਣ ਗੁਰੂ ਵਾਲਾ ਬਣ ਗਿਆ, ਇਹ ਤਾਂ ਹੀ ਠੱਗੀ ਬੱਗੀ ਮਾਰਦਾ ਘੱਟ ਤੋਲਦਾ। ਨਹੀਂ, ਉਹ ਆਪਣਾ ਕੰਮ ਚਲਾਉਣ ਵਾਸਤੇ ਵੀ ਕਈ ਕਿਰਪਾਨ ਪਾ ਲੈਂਦੇ, ਫਿਰ ਲੁੱਟੀ ਪੁੱਟੀ ਜਾਂਦੀ, ਘੱਟ ਤੋਲੀ ਜਾਂਦੇ, ਬੇਈਮਾਨੀ ਕਰੀ ਜਾਂਦੇ। ਇਹੋ ਜਿਹੇ ਧੰਦੇ ਦੀ ਸਿੱਖੀ ਵੀ ਗੁਰੂ ਕਲਗੀਧਰ ਜੀ ਕਹਿੰਦੇ ਵੀ ਸਾਨੂੰ ਨਹੀਂ ਪ੍ਰਵਾਨ, ਜੇ ਕਿਰਪਾਨ ਪਾ ਕੇ ਘੱਟ ਤੋਲਦੇ, ਬੇਈਮਾਨੀ ਧੋਖੇ ਕਰਦੇ ਨੇ। ਇੱਕ ਹੈ ਕਹਿੰਦੇ ਹਿਰਸ ਦੀ ਸਿੱਖੀ, ਲਾਲਚ ਦੀ ਸਿੱਖੀ, ਵੀ ਉਹ ਲਾਲਚ ਪਿੱਛੇ ਸਿੱਖ ਬਣਨਾ, ਕੋਈ ਕਿਸੇ ਨੇ ਬਿਆਨ ਦੇ ਤਾ ਵੀ ਕਿਰਪਾਨ ਪਾ ਲਓ, ਉਮਰ ਛਕ ਲਓ, ਤੁਹਾਨੂੰ ਹੁਣੇ ਨੌਕਰੀ ਦੇ ਦੇਵਾਂਗੇ। ਪਿੱਛੇ ਜੇ ਇਸ ਤਰ੍ਹਾਂ ਇਹ ਐਸਾ ਆਇਆ ਸੀ ਇੱਕ ਐਸ ਐਸ ਪੁਲੀ ਵੱਲੋਂ ਬਿਆਨ, ਅਤੇ ਬਸ ਤੁਸੀਂ ਅੰਮ੍ਰਿਤ ਛੱਕ ਕੇ ਆ ਜਾਓ ਮੇਰੇ ਕੋਲ, ਮੈਂ ਉਦੋਂ ਹੀ ਸਿਲੈਕਟ ਕਰ ਦੂੰ, ਉਦੋਂ ਹੀ ਤੁਹਾਨੂੰ ਕਹਿੰਦੇ ਲੈ ਲਊਂਗਾ। ਇਹ ਕਈਆਂ ਨੇ ਦੇਖ ਦੇਖ ਕੇ ਨਾ ਲਾਲਚ ਪਿੱਛੇ ਬੜੇ ਅੰਮ੍ਰਿਤ ਛੱਕੇ, ਲਾਲਚ ਦੀ ਸਿੱਖੀ ਸੀ, ਹਿਰਸ ਦੀ ਸਿੱਖੀ ਸੀ, ਊਂ ਤਾਂ ਨਹੀਂ ਵੀ ਚਲੋ ਨੌਕਰੀ ਮਿਲ ਜਾਊਗੀ, ਕੀ ਪਿਆ ਕਿਰਪਾਨੀ ਪਾਉਣੀ ਹੈ, ਕਹਿਰਾ ਪਾ ਲਓ, ਕੰਘਾ ਰੱਖ ਲਓ, ਲਿਆਓ ਆਪਣਾ। ਜਾਣੀ ਲਾਲਚ ਪਿੱਛੇ ਸਿੱਖ ਬਣਨਾ, ਉਹ ਹਿਰਸ ਦੀ ਸਿੱਖੀ ਹੈ, ਉਹ ਵੀ ਕੋਈ ਨਹੀਂ ਹੈ। ਇਹ ਤਾਂ ਜਿਵੇਂ ਪ੍ਰੇਮ ਦੀ ਸਿੱਖੀ ਹੈ, ਉਹ ਬਾਬਾ ਦੀਪ ਸਿੰਘ ਜੀ ਨੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀ ਜੈ। ਕਿਉਂ ਪ੍ਰੇਮ ਦੀ ਸਿੱਖੀ, ਗੁਰੂ ਦੇ ਉੱਪਰ ਪ੍ਰੇਮ ਕਰਕੇ ਤਨ ਮਨ ਭਾਲ ਦੇਣਾ, ਸਭ ਕੁਛ ਸਮਰਪਿਤ ਕਰ ਦੇਣਾ, ਅਤੇ ਫਿਰ ਸਿਦਕ ਦੀ ਭਰੋਸੇ ਦੀ ਸਿੱਖੀ ਉਹ ਭਾਈ ਮਨੀਸ ਸਿੰਘ ਜੀ ਨੇ ਪੂਰੀ ਕਮਾਈ ਹੈ। ਲੋਕ ਗੁਰੂ ਮਹਾਰਾਜ ਦੇ ਉੱਪਰ ਐਸਾ ਭਰੋਸਾ, ਯਕੀਨ ਬੰਦ ਬੰਦ ਕੱਟਿਆ ਗਿਆ, ਫਿਰ ਵੀ ਇਹ ਡੋਲ ਰਹੇ ਹੈ, ਨਹੀਂ ਤਾਂ ਹੁਣ ਕਿਸੇ ਦਾ ਕੱਟ ਵੱਢ ਦੇਵੇ ਸਰੀਰ, ਉਹ ਕਹਿੰਦੇ ਉਹ ਕਾਹਦੇ ਸਿੱਖ ਸਜੇ, ਗੁਰੂ ਤਾਂ ਵਢਾਈ ਤੁਰਿਆ ਜਾਂਦਾ, ਕਟਾਈ ਜਾਂਦਾ ਅੰਗ ਅੰਗ। ਉਹ ਸਿਦਕ ਦੀ ਭਰੋਸੇ ਦੀ ਸਿਰਕੀ ਸੀ ਵੀ ਕੁਝ ਹੋਵੇ, ਤਨ ਮਨ ਕਾਟ ਕਾਟ ਸਭ ਅਗਰੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਟੈ ਪਿਆ ਦੁਆਰਾ, ਹਰ ਮੇਲ ਲਿਓ ਵਡਿਆਈ। ਇਹ ਹੈ ਭਰੋਸੇ ਦੀ ਸਿਰਕ ਦੀ ਸਿੱਖੀ ਜੋ ਭਾਈ ਮਨੀਸ ਸਿੰਘ ਜੀ ਨੇ ਕਮਾਈ, ਅਤੇ ਪ੍ਰੇਮ ਦੀ ਸਿੱਖੀ ਬਾਬਾ ਦੀਪ ਸਿੰਘ ਜੀ ਨੇ ਕਮਾਈ। 18 ਸਾਲ ਦਾ ਖੰਡਾ ਜਿਹਾ ਫੜ ਕੇ ਦੇ ਤੇਰੇ ਦੀ ਤੇਰੇ ਕੋਈ ਨਹੀਂ ਛੱਡਿਆ, ਮੌਸਲਾ ਵੱਢਦੇ ਸੀਸ ਭਾਵੇਂ ਕਦ ਹੋ ਗਿਆ, ਪਰ ਫਿਰ ਵੀ ਪ੍ਰੇਮ ਦੀ ਸਿੱਖੀ, ਗੁਰੂ ਕੇ ਅਸਥਾਨ ਨਾਲ ਪ੍ਰੇਮ ਨਹੀਂ ਛੱਡਿਆ ਹੈ। ਐਸੇ ਪ੍ਰੇਮ ਵਿੱਚ ਨਿਮਰ ਹੋਏ, ਮੁਖੰਡਾ ਗੁੰਦੇ ਹੋਏ, ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਆ ਗਏ, ਉੱਥੇ ਸੀਸ ਰੱਖ ਕੇ ਅਰਦਾਸ ਕਰਕੇ ਫਿਰ ਸਰੀਰ ਸ਼ਾਂਤ ਕੀਤਾ। ਇਹ ਹੈ ਗੁਰੂ ਨਾਲ ਪ੍ਰੇਮ। ਇਸ ਤਰ੍ਹਾਂ ਇਹ ਡੱਲਾ ਨਿਵਾਸੀ ਦੇ ਗੁਰਸਿੱਖ ਹੋਏ ਸਨ, ਜਿਹੜੇ ਗੁਰੂ ਮਹਾਰਾਜ ਦੇ ਪੂਜਦੇ ਸਨ। ਇਸ ਕਰਕੇ ਕਹਿੰਦੇ ਹਨ ਗੁਰਮੁਖ ਸਿੱਖ ਵਿਸਾਰ, ਵੀ ਇਹ ਜਿਹੜਾ ਖਾਨੋ ਸ਼ੁਰਾ ਸੀ ਨਾ, ਗੁਰਮੁਖ ਸਿੱਖ ਸੀ, ਬੜਾ ਤਕੜਾ, ਮਨਮੁਖ ਜਾਂ ਦਬਾਜਰਾ ਸਿੱਖ ਨਹੀਂ ਹੈ ਸੀ, ਜਾਂ ਦੇਖੀ ਦੇਖੀ ਦੀ ਧਾਰਨ ਸਿੱਖੀ ਵਾਲਾ ਸਿੱਖ ਨਹੀਂ ਸੀ, ਲਾਲਚੀ ਸਿੱਖ ਨਹੀਂ ਸੀ, ਜਾਂ ਧੰਦੇ ਦੀ ਸਿੱਖੀ ਵਾਲਾ ਇਹ ਸਿੱਖ ਨਹੀਂ ਸੀ, ਗੁਰਮੁਖ ਸਿੱਖ ਸੀ, ਬੜਾ ਤਕੜਾ, ਜਾਣੀ ਗੁਰੂ ਵੱਲੀ ਹਮੇਸ਼ਾ ਮੁੱਖ ਰੱਖਣ ਵਾਲਾ, ਸਨਮੁਖ ਰਹਿਣ ਵਾਲਾ ਸਿੱਖ ਸੀ। ਗੂਜਹਿ ਪੰਗ ਪੰਕਜ ਸਦਾ, ਹਮੇਸ਼ਾ ਗੁਰੂ ਅਮਰਦਾਸ ਸਾਹਿਬ ਦੇ ਚਰਨ ਕਮਲਾਂ ਨੂੰ ਇਹ ਪੂਜਦਾ ਹੈ ਸੀ। ਸ੍ਰੀ ਗੁਰ ਅਮਰ ਕਿਰਪਾਲ, ਮਾਨ ਗੁਰੂ ਅਮਰਦਾਸ ਸਾਹਿਬ ਜੀ ਜਾਲੂ ਕਿਰਪਾਲੂ ਸਨ। ਚੌਪਈ ਦੀਪਾ ਮਾਲੂ ਸ਼ਾਹੀ, ਔਰ ਇਸੇ ਤਰ੍ਹਾਂ ਭਾਈ ਦੀਪਾ ਜੀ ਕਿ ਮੱਲੂ ਸ਼ਾਹੀ ਜੀ ਹੋਰ, ਸਿੱਖੀ ਕਰਤ ਬਸ ਹੈ ਤਿਸ ਠੌਰ, ਇਹ ਵੀ ਡੱਲੇ ਪਿੰਡ ਵਿੱਚ ਕਹਿੰਦੇ ਉੱਥੇ ਵਸਦੇ ਹੋਏ ਗੁਰੂ ਨਾਨਕ ਦੇਵ ਸਾਹਿਬ ਦੀ ਸਿੱਖੀ ਨੂੰ ਕਮਾਉਣਾ ਕਰਦੇ ਸਨ। ਨਾਮ ਕਿਦਾਰੀ ਸਿੱਖ ਉਦਾਰ, ਇਸ ਤਰ੍ਹਾਂ ਕਹਿੰਦੇ ਭਾਈ ਕਿਦਾਰਾ ਸਿੱਖ ਜੀ, ਕਿਦਾਰੀ ਵੀ ਆ ਜਾਂਦਾ, ਕਿਦਾਰਾ ਵੀ ਆ ਜਾਂਦਾ ਹੈ, ਕਿਦਾਰੀ ਸਿੱਖ ਬੜਾ ਸ੍ਰੇਸ਼ਟ, ਇਤਿਹਾਦਿਕ ਸਿੱਖ ਬਹੁਤ ਵਿਚਾਰ, ਇਸ ਤੋਂ ਆ ਲੈ ਕੇ ਕਹਿੰਦੇ ਵਿਚਾਰ ਲੋ ਬਹੁਤੇ ਸਿੱਖ ਸੀ, ਇਹ ਡੱਲਾ ਨਿਵਾਸੀ ਗਿਣਤੀ ਵਿਖੈ 72 ਭਏ। ਹਾਂ ਕਹਿੰਦੇ ਜੇ ਗਿਣਤੀ ਕਰੀਏ ਤੇ ਗਿਣਤੀ ਵਿੱਚ ਕਹਿੰਦੇ ਇਕੱਲੇ ਡੱਲੇ ਪਿੰਡ ਦੇ ਵਿੱਚ ਹੀ ਬ੍ਰਹਮ ਗਿਆਨੀ ਪੂਰਨ ਗੁਰਸਿੱਖ 72 ਗਿਣਤੀ ਵਿੱਚ ਹੋਏ ਸਨ। ਸ੍ਰੀ ਗੁਰ ਅਮਰ ਉਦਾਹਰਨ ਕੀਏ, ਇਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਸਿੱਖੀ ਬਖਸ਼ ਕੇ ਵਿਆਸ ਕਮਾ ਕਰਕੇ ਉਦਾਹਰਨਾ ਕੀਤਾ, ਸੰਸਾਰ ਤੋਂ ਤਾਰਨਾ ਕੀਤਾ ਸੀ, ਕੱਲੇ ਡੱਲੇ ਪਿੰਡ ਵਿੱਚ ਹੀ ਬ੍ਰਹਮ ਗਿਆਨੀ 72 ਗਿਣਤੀ ਵਿੱਚ ਹੋਏ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਨਾਲ। ਕਹੋ ਅਗਾਰੀ ਕਥਾ ਤਿਨਹੋ ਕੀ। ਕਵੀ ਸੰਤ ਭਗਤ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਅਗਲੇ ਅੱਗੇ ਜਾ ਕੇ ਇਹਨਾਂ 72 ਸਿੱਖਾਂ ਦੀ ਅਸੀਂ ਕਥਾ ਵੀ ਕਹਾਂਗੇ। ਹਰੀ ਅਵਿਦਿਆ ਗੁਰੂ ਜਿਨਹੋ ਕੀ। ਇਹਨਾਂ 72 ਗੁਰਸਿੱਖਾਂ ਦੀ ਗੁਰੂ ਅਮਰਦਾਸ ਸਾਹਿਬ ਨੇ ਅਵਿਦਿਆ ਜਿਹੜੀ ਅਗਿਆਨਤਾ ਨਾਸ਼ ਕਰ ਦਿੱਤੀ। ਨਾਮ ਮਹੇਸ਼ਾ ਪੁਰ ਸੁਲਤਾਨ। ਹਾਂ, ਕਹਿੰਦੇ ਇਸੇ ਤਰ੍ਹਾਂ ਇੱਕ ਮਹੇਸ਼ਾ ਨਾਮ ਦਾ ਪੁਰਸ਼ ਸੀ, ਸੁਲਤਾਨਪੁਰ ਦੇ ਵਿੱਚ ਰਹਿਣ ਵਾਲਾ। ਬਹੁ ਬਾਹੀ ਅਰ ਧਨੀ ਮਹਾਨ। ਬੜੀਆਂ ਬਾਹਾਂ ਵਾਲਾ ਸੀ, ਭਾਵੇ ਦੇ ਬਹੁਤ ਨਾਲ ਦੇ ਸੰਗੀ ਸਾਥੀ ਸਨ, ਤੇ ਬੜਾ ਤਕੜਾ ਇਹ ਧਨੀ ਮਾਂ ਸੀ। ਜਾਂ ਬਹੁ ਬਾਹੀ ਖੱਤਰੀਆਂ ਦੀ ਜਾਤ ਹੈ। ਨਹਿਸ਼ਾ ਨਾਮ ਸੀ, ਸੁਲਤਾਨਪੁਰ ਵਾਸੀ ਸੀ, ਤੇ ਬਹੁ ਬਾਹੀ ਖੱਤਰੀ ਜਾਤ ਦਾ ਸੀ, ਬੜਾ ਧਨੀ ਹੈ ਸੀ। ਬਹੁਤੀਆਂ ਬਾਹਾਂ ਵਾਲਾ, ਜਾਣੀ ਇਹਦੇ ਨਾਲ ਦੇ ਜ਼ਿਆਦਾ ਸਹਾਇਕ ਸਨ ਹੋਰ ਵੀ। ਸਤਿਗੁਰ ਕੀ ਮਹਿਮਾ ਸੁਣਤਾ ਹੀ। ਇਸ ਮਹੇਸੇ ਪੁਰਸ਼ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਹੈ ਸੁਲਤਾਨਪੁਰ ਰਹਿੰਦਿਆਂ। ਉਪਜਿਓ ਪ੍ਰੇਮ ਮਹਾ ਮਨ ਮਾਹੇ। ਇਸ ਮਹੇਸੇ ਦੇ ਮਨ ਦੇ ਵਿੱਚ ਵੀ ਬੜਾ ਭਾਰੀ ਪ੍ਰੇਮ ਪਿਆਰ ਪੈਦਾ ਹੋਏ ਆਇਆ ਹੈ। ਗੋਵਿੰਦ ਵਾਲ ਗਯੋ ਤਬ ਆਏ। ਸੁਲਤਾਨਪੁਰ ਤੋਂ ਚਲਦਾ ਚਲਾਉਂਦਾ ਹੋਇਆ ਤਦੋਂ ਇਹ ਗੋਵਿੰਦਵਾਲ ਸਾਹਿਬ ਵਿਖੇ ਆ ਪਹੁੰਚਾ। ਦਰਸ਼ਨ ਕਰ ਗੁਰ ਕੋ ਹਰ ਖਾਏ। ਸਤਿਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਾਰ ਕਰਕੇ ਬੜਾ ਏ ਪ੍ਰਸੰਨ ਖੁਸ਼ ਹੋਇਆ ਹੈ। ਪੂਰਬ ਭੋਜਨ ਲੰਗਰ ਖਾਇਓ। ਸਭ ਤੋਂ ਪਹਿਲਾਂ ਪਹਿਲੇ ਪੰਗਤ ਪਾਤਸ਼ਾਹ ਲੰਗਰ ਪੰਗਤ ਸੰਗਤ ਇਹ ਗੁਰੂ ਕੇ ਹੁਕਮ ਅਨੁਸਾਰ ਲੰਗਰ ਵੀ ਜਾ ਕੇ ਇਸਨੇ ਭੋਜਨ ਛਕਿਆ ਹੈ। ਬਾਹਰ ਜਾਏ ਸਤਿਗੁਰ ਦਰਸਾਏ। ਉਸ ਤੋਂ ਬਾਅਦ ਗੁਰੂ ਮਹਾਰਾਜ ਦਰਬਾਰ ਵਿਖੇ ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਨੇ। ਵੱਡੇ ਭਾਗ ਤੈ ਬੈਠਿਓ ਪਾਸ। ਪਿਛਲੇ ਕੋਈ ਚੰਗੇ ਵੱਡੇ ਭਾਗ ਸਨ, ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰੀ ਵਿੱਚ ਬੈਠ ਗਿਆ ਹੈ। ਨਿਸ ਦਿਨ ਜਿਸਕੇ ਪ੍ਰੇਮ ਸੋ ਪਿਆਸ। ਜਿਸਦੇ ਰਾਜ ਦਿਨ ਪ੍ਰੇਮ ਦੀ ਬੜੀ ਪਿਆਸ ਹੈ, ਤਾਂ ਗਾ ਵੀ ਮੇਰੇ ਹਿਰਦੇ ਅੰਦਰ ਪ੍ਰੇਮ ਪਿਆਰ ਜਾਗੇ ਪੈਦਾ ਹੋਵੇ। ਬਾਰ ਬਾਰ ਬੰਧਨ ਕੋ ਕਰਹੀ। ਇੰਨਾ ਪ੍ਰੇਮ ਪਿਆਰ ਵਿੱਚ ਲਿਆ ਲੀਨ ਹੋਇਆ, ਬਾਰ ਬਾਰ ਉੱਠ ਉੱਠ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰਾਂ ਹੀ ਕਰੀ ਜਾਂਦਾ। ਨਮਸਕਾਰ ਤਾਂ ਕੋ ਲੱਖ ਵਾਰ, ਜਿਵੇਂ ਲਿਖਿਆ ਹੈ। ਗੁਰੂ ਮਹਾਰਾਜ ਨੂੰ ਪ੍ਰੇਮ ਵਿੱਚ ਆਇਆ ਮੱਥੇ ਹੀ ਟੇਕੀ ਤੁਰਿਆ ਜਾਂਦਾ ਹੈ। ਇਹ ਵੀ ਇੱਕ ਪ੍ਰੇਮ ਹੈ। ਸੰਤ ਬਾਬਾ ਅਤਰ ਸਿੰਘ ਜੀ ਜੀਵਨ ਵਿੱਚ ਗੁਰੂ ਪਿਆਰੇ ਭਾਈ ਤੇਜਾ ਸਿੰਘ ਜੀ ਨੇ ਇੱਕ ਉਹ ਘਟਨਾ ਲਿਖੀ ਹੈ ਵੀ ਦੀਵਾਨ ਤੋਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰ ਕਰਕੇ ਮੱਥੀ ਮੱਥੇ ਟੇਕੀ ਜਾਂਦੇ ਕਿੰਨਾ ਕਿੰਨਾ ਸਮਾਂ। ਉਹ ਦੇਖ ਦੇਖ ਕੇ ਦੂਸਰੇ ਵੇਲੇ ਚਰਚੇ ਹੁੰਦੇ ਵੀ ਕੋਈ ਤਿੰਨ ਪਰਿਕਰਮਾ ਕਰਕੇ ਮੱਥਾ ਟੇਕਦਾ, ਕੋਈ ਪੰਜ ਕਰਦੇ, ਇੱਥੇ ਕੋਈ ਗਿਣਤੀ ਨਹੀਂ ਹੈ। ਘੰਟਾ ਘੰਟਾ ਹੀ ਮੱਥਾ ਟੇਕੀ ਜਾਂਦੇ ਪ੍ਰਕਰਮਾ ਕਰਕੇ। ਉਹ ਕਿਸੇ ਸਿਆਣੇ ਗੁਰਸਿੱਖ ਨੇ ਫਿਰ ਬੇਨਤੀ ਕਰਕੇ ਪੁੱਛ ਲਏ, ਕਹਿੰਦੇ ਮਹਾਰਾਜ ਵੀ ਆਉਂ ਤੁਸੀਂ ਕਿਉਂ ਕਰਦੇ ਹੈ? ਹੱਸ ਕੇ ਕਹਿਣ ਲੱਗੇ ਕਈ ਭੁੱਲ ਭੁਲਾ ਕੇ ਸਾਨੂੰ ਮੱਥਾ ਟੇਕ ਜਾਂਦੇ, ਸਾਨੂੰ ਹੱਡ ਚਮ ਨੂੰ ਮੱਥਾ ਟੇਕਿਆ। ਕਹਿੰਦੇ ਲੱਭਣਾ ਲਵਾਉਣਾ ਕੁਛ ਨਹੀਂ ਹੈ, ਅਤੇ ਹਾਜ਼ਰੀ ਤਾਂ ਫਿਰ ਉਹਦੀ ਮੱਥੇ ਟੇਕੀ ਦੀ ਅਸੀਂ ਲਾਉਣੀ ਹੀ ਹੈ ਨਾ। ਇਸ ਕਰਕੇ ਜਿਹੜਾ ਉਹ ਸਾਨੂੰ ਮੱਥਾ ਟੇਕ ਗਿਆ ਹੁੰਦਾ, ਅਸੀਂ ਫਿਰ ਮਹਾਰਾਜ ਨੂੰ ਪਰਿਕਰਮਾ ਕਰਕੇ ਮੱਥਾ ਟੇਕਦੇ ਵੀ ਮਹਾਰਾਜ ਇਹ ਵੀ ਤੁਹਾਨੂੰ ਮੱਥਾ ਟੇਕਦਾ, ਭੁੱਲ ਕੇ ਮੈਨੂੰ ਟੇਕ ਗਿਆ, ਜਿਹੜੀ ਹਾਜ਼ਰੀ ਲਾ ਲਓ ਵੀ ਉਹਦਾ ਭਲਾ ਹੋ ਜਾਊਗਾ, ਅਤੇ ਸਾਨੂੰ ਮੱਥੇ ਟੇਕੇ ਲੱਭਣਾ ਕੁਛ ਨਹੀਂ ਹੈ। ਅਤੇ ਹੱਡ ਚਮ ਮੈਂ ਹੱਡ ਚਮ ਨੂੰ ਮੱਥਾ ਟੇਕਿਆ ਕੀ ਜਿਉਂਦਾ ਹੈ? ਐਸਾ ਮਾਰੇ ਕਮਾਈ ਇਹ ਉਹਨਾਂ ਦੀ ਨਿਮਰਤਾ ਗਰੀਬੀ ਹੈ। ਭਾਵੇਂ ਕੋਈ ਨਮਸਕਾਰ ਕਰਦਾ ਸੀ, ਉਹ ਤਾਂ ਜਿਹੜਾ ਨਾਮ ਅਭਿਆਸ ਸੀ, ਬੰਦਗੀ ਘਾਲਣਾ ਸੀ, ਉਹਨੂੰ ਵੀ ਮੱਥਾ ਟੇਕਦਾ ਹੈ, ਅਤੇ ਹੋਰ ਹੱਡ ਚਮ ਨੂੰ ਤਾਂ ਕੋਈ ਵੀ ਨਹੀਂ ਟੇਕਦਾ ਹੁੰਦਾ। ਭਗਤ ਕਬੀਰ ਜੀ ਨੂੰ ਕੋਈ ਮੰਨਦੇ ਸੀ, ਭਗਤ ਰਵਿਦਾਸ ਜੀ ਨੂੰ ਕੋਈ ਜਿਹੜੇ ਪੂਜਦੇ ਆ, ਉਹ ਕੋਈ ਹੜਚਮ ਨੂੰ ਥੋੜ੍ਹਾ ਪੂਜਦੇ ਹੁੰਦੇ ਨੇ, ਉਹਦੀ ਭਗਤੀ ਨੂੰ ਲੋਕ ਮੱਥਾ ਟੇਕਦੇ ਨੇ। ਜਿਹੜੀ ਰਵਿਦਾਸ ਜੀ ਨੇ, ਰਵਿਦਾਸ ਢਵੰਤਾ ਢੋਰ ਦੀ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਜੇ ਸਾਰਾ ਕੁਛ ਵੀ ਉਹ ਹੈ ਤਾਂ ਉਹਨੂੰ, ਪਰ ਉਹਨਾਂ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਵੀ ਇਹ ਸਾਨੂੰ ਇਹ ਟੇਕ ਗਿਆ, ਇਹ ਠੀਕ ਨਹੀਂ ਹੈ। ਬਾਕੀ ਤਾਂ ਕਹਿੰਦੇ ਸਾਨੂੰ ਟੇਕੋ ਸਹੀ, ਉਹ ਆਪੇ ਬਣ ਬਣ ਬਹਿੰਦੇ ਮਸੰਦਾਂ ਗੁਰੂ। ਫਿਰ ਉਹ ਧਿਆਨ ਧਰੋ ਨਿਸਵਾਸ ਰਹੋ ਕੋ ਭੂਲ ਕੋ ਨਾਮ ਨਾ ਲੀਜਿਆ, ਕਹਿੰਦੇ ਵੀ ਸਾਡਾ ਦਿਨ ਰਾਤ ਧਿਆਨ ਧਰੋ, ਸਾਨੂੰ ਹੀ ਮੰਨੋ ਪੂਜੋ, ਹੋਰ ਕਿਸੇ ਦਾ ਨਾਂ ਨਾ ਲਓ। ਜੋ ਕਿ ਤੁਹਾਡੇ ਘਰ ਦੇ ਵਿੱਚ ਹੈਗਾ, ਕਹਿੰਦੇ ਉਹ ਉੱਠ ਕੇ ਸਾਡੀ ਸਾਰੀ ਭੇਟਾ ਕਰ ਦਿਓ, ਸਾਨੂੰ ਦੇ ਦਿਓ, ਤੁਸੀਂ ਹੋ ਜਾਓ ਨੰਗ ਮਲੰਗ ਹੋ ਕੇ ਧਿਆਏ ਮਰੋ। ਇਹ ਪਖੰਡੀਆਂ ਦਾ ਇਹ ਹਾਲ ਹੈ, ਅਤੇ ਪੂਰੇ ਜਿਹੜੇ ਮਹਾਤਮਾ ਸਿਮਰਨ ਵਾਲੇ ਆ ਉਹਨਾਂ ਦਾ ਇਹ ਹੈ ਵੀ ਜੇ ਸਾਨੂੰ ਕੋਈ ਭੁੱਲ ਭੁਲਾ ਕੇ ਮੱਥਾ ਟੇਕ ਕੇ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਉਹਦੀ ਹਾਜ਼ਰੀ ਲਵਾਈਏ। ਉਹ ਕਹਿੰਦੇ ਵੀ ਇਉਂ ਕਈ ਵਾਰੀ ਭੁੱਲ ਭੁੱਲ ਕੇ ਨਾ ਸਾਨੂੰ ਮੱਥਾ ਟੇਕ ਜਾਂਦਾ ਹੈ, ਇਸ ਕਰਕੇ ਅਸੀਂ ਪਰਿਕਰਮਾ ਕਰ ਕਰਕੇ ਫਿਰ ਮੱਥਾ ਟੇਕਦੇ ਹਾਂ, ਅਤੇ ਮਹਾਰਾਜ ਇਹ ਵੀ ਤੁਹਾਨੂੰ ਹੀ ਮੱਥਾ ਟੇਕਦਾ, ਤੁਹਾਨੂੰ ਹੀ ਪੂਜਦਾ, ਇਹਦੀ ਵੀ ਹਾਜ਼ਰੀ ਲਵਾ ਲਓ ਜੀ। ਇਸ ਤਰ੍ਹਾਂ ਇਹ ਪ੍ਰੇਮ ਪਿਆਰ ਵਿੱਚ ਆਇਆ ਹੋਇਆ ਮਹੇਸ਼ਾ ਗੁਰੂ ਮਹਾਰਾਜ ਨੂੰ ਮੁੜ ਮੁੜ ਕੇ ਮੱਥੇ ਟੇਕੀ ਜਾਂਦਾ, ਪਰਿਕਰਮਾ ਕਰੀ ਜਾਂਦਾ ਹੈ। ਸਮੁਖ ਬੈਠ ਗੁਰ ਦਰਸ਼ਨ ਹਰਈ, ਇਸ ਸਾਹਮਣੇ ਬੈਠ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀ ਜਾਂਦਾ, ਨਾਲੇ ਮੱਥੇ ਟੇਕੀ ਜਾਂਦਾ ਹੈ। ਪੂਜਨ ਹਿਤ ਗੁਰ ਤਿਸ ਅਲਾਇਓ, ਪ੍ਰੇਮ ਹੀ ਹੈ ਜਿਵੇਂ ਉਹ ਸੱਚਨ ਸੱਚ ਵੀ ਐਸਾ ਹੀ ਕਰਦਾ ਸੀ, ਮਹਾਰਾਜ ਦੇ ਦਰਸ਼ਨ ਹੀ ਕਰੀ ਜਾਂਦਾ ਸੀ। ਇੱਕ ਬਾਲੋ ਹਸਨਾ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਅੱਗੇ ਪਿੱਠ ਪਿੱਛੇ ਭਜਿਆ ਜਾਂਦਾ ਸੀ, ਮਹਾਰਾਜ ਬੰਨੀ ਚਿਹਰਾ ਰੱਖਦਾ ਸੀ। ਯਾਨੀ ਪ੍ਰੇਮ ਹੀ ਹੈ ਇਹ, ਜਿਹੜੇ ਐਸਾ ਕਰਦੇ ਉਹਨਾਂ ਨੂੰ ਸਭ ਕੁਛ ਲੱਭ ਜਾਂਦਾ ਸਤਿਗੁਰੂ ਕੋਲੋਂ। ਜਿਹਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ। ਇਸ ਤਰ੍ਹਾਂ ਇੱਕ ਦਿਨ ਬੁੱਝਣ ਪੁੱਛਣ ਵਾਸਤੇ ਸਤਿਗੁਰੂ ਜੀ ਨੇ ਇਸ ਮਹੇਸ਼ੇ ਨੂੰ ਕਿਹਾ ਹੈ, ਕਵਨ ਅਰਥ ਤੂੰ ਚੱਲ ਕਰ ਆਇਓ, ਇਹ ਤੂੰ ਸੁਲਤਾਨਪੁਰ ਤੋਂ ਚੱਲ ਕਰਕੇ ਕਿਸ ਮਤਲਬ ਵਾਸਤੇ ਜਾਂ ਕਿਸ ਕੰਮ ਵਾਸਤੇ ਆਇਆ ਹੈ। ਕਹਾਂ ਬਸੈ ਕਿਸ ਕੋ ਮਤ ਧਾਰ ਹੈ, ਵੀ ਮਹੇਸ਼ੇ ਕਿੱਥੇ ਵਸਦਾ ਤੇ ਕਿਹਦਾ ਤੂੰ ਮਤ ਧਾਰਿਆ ਹੋਇਆ ਹੈ। ਮੰਤਰ ਜਾਪ ਕਿਸ ਬਦਨ ਆਪਣਾ ਜਿਹੜਾ ਮੰਤਰ ਦਾ ਆਪ ਹੈ ਕਿਸ ਤੋਂ ਲਿਆ ਹੈ, ਤੇ ਕਿਹੜਾ ਮੰਤਰ ਦਾ ਜਾਪ ਤੂੰ ਮੁੱਖ ਤੋਂ ਉਚਾਰ ਰਿਹਾ, ਜਿਹੜਾ ਕਿਹੜਾ ਮੰਤਰ ਦਾ ਜਾਪ ਤੂੰ ਮੁੱਖ ਨਾਲ ਕਰ ਰਿਹਾ ਹੈ। ਹੱਥ ਜੋੜ ਤਿੰਨ ਕਹਿਓ ਬੁਝਾਈ, ਮਹੇਸ਼ੇ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਕਿਹਾ ਹੈ, ਪ੍ਰਭ ਜੀ ਮੈਂ ਆਇਓ ਸਰਨਾਈ, ਗੁਰੂ ਅਮਰਦਾਸ ਸਾਹਿਬ ਜੀ ਮੈਂ ਕਿਸੇ ਤੋਂ ਕੋਈ ਮੰਤਰ ਨਹੀਂ ਲਿਆ, ਕੋਈ ਜਾਪ ਨਹੀਂ ਜਪ ਰਿਹਾ, ਮੈਂ ਤਾਂ ਤੁਹਾਡੀ ਚਰਨ ਸ਼ਰਨ ਚੱਲ ਕੇ ਆਇਆ ਹਾਂ। ਰਾਵਰ ਨਾਮ ਆਸਕੋ ਧਰੋ, ਤੁਹਾਡੇ ਮਹਾਰਾਜ ਮੈਂ ਨਾਮ ਲੈਣਾ ਹੈ, ਤੁਹਾਡੇ ਤੋਂ ਮੈਂ ਕੋਈ ਆਸਾ ਉਮੀਦ ਰੱਖਦਾ। ਮਿੱਟੇ ਸ਼ੋਕ ਭਵ ਸਾਗਰ ਤਰਾਂ, ਇਸ ਕਰਕੇ ਸ਼ੋਕ ਮਿਟ ਜਾਣ ਤੇ ਸੰਸਾਰ ਸਮੁੰਦਰ ਤੋਂ ਮੈਂ ਤਰ ਜਾਵਾਂ। ਅਪਰ ਸਭਨ ਤੇ ਆਸ ਮਿਟਾਏ, ਹੋਰ ਜਿਹੜੇ ਦੁਨੀਆ ਵਿੱਚ ਪੀਰ ਫਕੀਰ ਬਣੇ ਬੈਠੇ ਸਾਰਿਆਂ ਪਾਸੋਂ ਮੈਂ ਆਪਣੀ ਜਿਹੜੀ ਆਸਾ ਮੁਕਾਈ ਹੋਈ ਹੈ, ਮੇਰਾ ਕੋਈ ਨਹੀਂ ਹੈ ਕੁਝ ਵੀ ਲੱਗਦਾ। ਰਹਾ ਆਪ ਕੀ ਪਰ ਸਰਨਾਏ, ਜ਼ਿੰਦਗੀ ਪਰ ਆਪ ਜੀ ਦੀ ਚਰਨ ਸ਼ਨ ਵਿੱਚ ਹੀ ਹੁਣ ਮੈਂ ਪਿਆ ਰਹਾਂਗਾ, ਇਹ ਆਸਾ ਰੱਖ ਕੇ ਆਇਆ ਹਾਂ। ਤਬ ਸ੍ਰੀ ਸਤਿਗੁਰ ਕਹਿਓ ਸੁਣਾਈ, ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਮਹੇਸ਼ੇ ਨੂੰ ਸਵਾਰ ਕੇ ਸੁਣਾ ਕੇ ਕਿਹਾ, ਹਮਰੀ ਸਰਨ ਪਰਿਓ ਨਹਿ ਜਾਈ। ਕਹਿਣ ਲੱਗੇ ਉਹ ਮਹੇਸ਼ੇ ਸਾਡੀ ਤਾਂ ਵੀ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਰਨ ਛਣ ਤੇ ਤੋਂ ਪਿਆ ਨਹੀਂ ਜਾਣਾ ਹੈ, ਜੇ ਹਮਰੋ ਸਿੱਖ ਹੋਇਓ ਚਾਹੇ। ਮੇਰੇ ਪਿੱਛੇ ਸਾਡਾ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਇਆ ਚਾਹੁੰਦਾ, ਸਿੱਖ ਬਣਿਆ ਚਾਹੁੰਦਾ ਹੈ। ਨਹੀਂ ਸੰਪਦਾ ਤੁਝ ਢਿੱਗਰ ਹੈ, ਫਿਰ ਤੂੰ ਦੇਖ ਲਾ ਜਿਵੇਂ ਤੇਰੇ ਘਰ ਦੇ ਵਿੱਚ ਬੜੀ ਭਾਰੀ ਅਮੀਰੀ ਹੈ, ਬੜੀਆਂ ਬਾਹਾਂ ਵਾਲਾ ਹੈ, ਬੜੇ ਤੇਰੇ ਲੋਕ ਮਗਰ ਫਿਰਦੇ ਤੇਰੇ ਕੋਲ, ਕਹਿੰਦੇ ਨਾ ਮਾਇਆ ਰਹਿਣੀ ਨਾ ਕੋਈ ਹੋਰ ਹਾਥੀ ਘੋੜੇ ਰਹਿਣੇ, ਕੁਛ ਨੀ ਰਹਿਣਾ ਹੈ। ਨਰ ਉਪਹਾਸ ਕਰਹਿ ਸਮਝਾਵੇ ਹੈ, ਜਦੋਂ ਤੂੰ ਸਾਡੇ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਜਾਏਗਾ ਕਸੋਟੀ ਲੱਗ ਜਾਏਗੀ, ਕਹਿੰਦੇ ਸਭ ਕੁਛ ਨਾਸ ਹੋਜੂ ਤੇ ਲੋਕ ਤੈਨੂੰ ਮਖੌਲ ਕਰਿਆ ਕਰਨਗੇ। ਦੁਖੀ ਹੋਏ ਪੁੰਨ ਬਹੁ ਪਛਤਾਵੇ ਹੈ, ਅਗਲਾ ਦੁਖੀ ਵੀ ਬਹੁਤ ਹੋਏਗਾ ਤੇ ਫਿਰ ਬੜਾ ਪਛਤਾਵ ਕਰੇਗਾ ਵੀ ਮੈਂ ਸਿੱਖ ਬਣ ਕੇ ਕੀ ਲਿਆ, ਮੈਂ ਤਾਂ ਉਜੜ ਗਿਆ, ਮੈਂ ਤਾਂ ਪੁੱਟਿਆ ਗਿਆ। ਸੁਣਤ ਮਹੇਛੇ ਤਬ ਹੈ ਉਚਾਰਿਓ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੱਸਣ ਕੇ ਮਹੇਸ਼ੇ ਨੇ ਓ ਕਿਹਾ ਹੈ ਉਚਾਰਿਆ, ਤਨ ਮਨ ਧਨ ਤੁਮਰੇ ਪਰਵਾਰਿਓ। ਗੁਰੂ ਅਮਰਦਾਸ ਸਾਹਿਬ ਜੀ ਸੱਚ ਕਹਿਣਾ, ਜਦੋਂ ਤੋਂ ਤੁਹਾਡੀ ਹਜ਼ੂਰੀ ਵਿੱਚ ਆ ਗਿਆ ਤਨ ਤੇ ਮਨ ਧਨ ਤੁਹਾਡੇ ਉੱਪਰ ਤੋਂ ਮੈਂ ਕੁਰਬਾਨ ਕਰ ਦਿੱਤਾ ਹੈ। ਨਾਸ਼ ਹੋਹੇ ਤੋ ਚਾਹੋ ਨਾ ਕੋ, ਜੇ ਮਾਰਾ ਧਨ ਪਦਾਰਥ ਨਾਸ਼ ਵੀ ਹੋ ਜਾਏ, ਮੈਂ ਕੋਈ ਨੀ ਚਾਹੁੰਦਾ ਨਾਸ਼ ਹੁੰਦਾ ਹੋਇਆ ਤਾਂ ਹੋ ਜਾਵੇ। ਤੁਮਰੋ ਪ੍ਰੇਮ ਕਰੋ ਦ੍ਰਿੜ ਸੋ, ਤੁਹਾਡਾ ਜਿਹੜਾ ਪ੍ਰੇਮ ਪਿਆਰ ਹੈ ਨਾ ਚਰਨਾ ਕਮਲਾਂ ਦਾ, ਇਹਨੂੰ ਮੈਂ ਪੱਕਾ ਕਰਾਂਗਾ ਆਪਣੇ ਹਿਰਦੇ ਵਿੱਚ। ਸਭ ਦਿਸ ਤੇ ਮੈਂ ਤਿਆਰੀ ਤਿਆਗੀ ਆਸ, ਗੁਰੂ ਅਮਰਦਾਸ ਸਾਹਿਬ ਜੀ ਮੈਂ ਸਭ ਸੱਚ ਕਹਿਣਾ, ਸਭ ਪਾਸੇ ਤੋਂ ਆਸਾ ਮੈਨੇ ਛੱਡ ਦਿੱਤੀ ਹੋਈ ਇਸ ਸਮੇਂ। ਨਿਜ ਚਰਨਨ ਮੈਂ ਦੇਹ ਨਿਵਾਸ, ਇਸ ਕਰਕੇ ਮਾਰਾ ਮੈਂ ਤੁਹਾਡੇ ਚਰਨ ਸ਼ਰਨ ਵਿੱਚ ਚੱਲ ਕੇ ਆ ਗਿਆ, ਆਪਣੇ ਚਰਨਾ ਸ਼ਰਨਾਂ ਦੀ ਮੈਨੂੰ ਨਿਵਾਸ, ਚਰਨਾ ਕਮਲਾਂ ਵੀ ਸ਼ਰਨ ਵਿੱਚ ਨਿਵਾਸ ਦੇਵੋ, ਚਰਨ ਸ਼ਰਨ ਵਿੱਚ ਰੱਖੋ ਜੀ। ਦ੍ਰਿੜ ਨਿਸ਼ਚਾ ਦੇਖਿਓ ਜਿਸ ਕਾਲਾ, ਇਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੱਕਾ ਭਰੋਸਾ ਦੇਖਿਆ ਹੈ। ਨਿਜ ਕਰ ਧਰਿਓ ਤਿਸੀ ਕੋ ਭਾਲਾ, ਇਸ ਵੇਲੇ ਆਪਣਾ ਜਿਹੜਾ ਹੱਥ ਹੈ ਇਹਦੇ ਮੱਥੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਰੱਖ ਦਿੱਤਾ ਹੈ। ਸਤ ਨਾਮ ਸੋ ਮੰਤਰ ਜਪਾਵਾ, ਉਹ ਸੱਚਾ ਨਾਮ ਵਾਹਿਗੁਰੂ ਗੁਰਮੰਤਰ ਇਹਨੂੰ ਜਪਾਇਆ ਹੈ। ਸਿੱਖ ਨੇ ਦ੍ਰਿੜ ਕੀਨਸ ਸੁਖ ਪਾਵਾ, ਇਸੇ ਸਿੱਖ ਨੇ ਕਹਿੰਦੇ ਦ੍ਰਿੜ ਕਰ ਲਿਆ, ਪੱਕਾ ਕਰ ਲਿਆ ਤੇ ਸੁਖ ਪਾਇਆ ਹੈ। ਬਾਹਰ ਕਸੌਟੀ ਮਹਿ ਸੋ ਕਸਿਓ, ਕੁਝ ਸਮੇਂ ਤੋਂ ਬਾਅਦ ਸਤਿਗੁਰੂ ਨੇ ਕਸੌਟੀ ਵਿੱਚ ਇਹਨੂੰ ਕਸਿਆ ਹੈ, ਜਾਣੀ ਪ੍ਰੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਕੇਤਿਕ ਦਿਨ ਮਹਿ ਧਨ ਸਭ ਨਸਿਓ, ਕੀ ਹੋਇਆ ਕੁਝ ਕੁ ਦਿਨਾਂ ਤੋਂ ਬਾਅਦ ਜਿਹੜਾ ਧਨ ਪਦਾਰਥ ਸੀ ਸਾਰਾ ਇਹਦਾ ਖਤਮ ਹੋ ਗਿਆ। ਜਿਸ ਜਿਸ ਕਾਰ ਵਿਖੈ ਜਿਹ ਦੀਨ, ਜਿਹੜੇ ਜਿਹੜੇ ਕੰਮ ਦੇ ਵਿੱਚ ਵੀ ਇਸਨੇ ਧਨ ਕਹਿੰਦੇ ਲਾਉਣਾ ਕੀਤਾ ਦੇਣਾ ਕੀਤਾ ਸੀ, ਇਹ ਸਭ ਨਾਸਿਓ ਭਾਇਓ ਅਭਹੀਨ, ਕਹਿੰਦੇ ਉੱਥੇ ਉੱਥੇ ਤਾਂ ਨਾਸ ਹੋ ਗਿਆ, ਕੰਮ ਸਿਰੇ ਨੀ ਚੜਿਆ, ਤੰਤੂ ਬਗੈਰੇ ਹੋ ਗਿਆ। ਹੱਸਣ ਲੱਗੇ ਨਰ ਇਹੋ ਕਿਆ ਕੀਨਾ, ਉਹ ਜਿਹੜੇ ਪਿੰਡ ਦੇ ਲੋਕ ਸੀ ਕਹਿੰਦੇ ਹੱਸਣ ਲੱਗ ਪਏ, ਕਹਿੰਦੇ ਉਹ ਮੇਸ਼ੇ ਤੈਨੇ ਕੀ ਕੀਤਾ, ਸਿੱਖ ਹੋਏ ਤੈ ਕਿਆ ਕਿਤ ਲੀਨਾ, ਦੇ ਵਿੱਚ ਗੁਰੂ ਨਾਨਕ ਦਾ ਸਿੱਖ ਹੋ ਕੇ ਕੀ ਕੁਝ ਲੈ ਲਿਆ, ਤੂੰ ਤਾਂ ਸਭ ਕੁਛ ਗਵਾ ਲਿਆ ਮੂਰਖਾ, ਘਰ ਤੇ ਸੰਪਦ ਭਈ ਬਿਨਾਸ਼, ਦੇਖ ਲਾ ਸਿੱਖ ਬਣ ਕਰਕੇ ਘਰ ਦੇ ਜਿੰਨੀ ਬੂਤੀ ਹਾਥੀ ਘੋੜੇ ਤਨਸੀ ਸਾਰਾ ਤੇਰਾ ਖੁਸ਼ ਨਾਸ਼ ਹੋ ਗਿਆ। ਅੰਨ ਬਸਤਰ ਕੀ ਤੋਟ ਨਾ ਪਾਸ, ਪਹਿਲਾਂ ਤੇਰੇ ਘਰੇ ਕਿਵੇਂ ਅੰਨ ਹੁੰਦਾ ਸੀ, ਕਿੰਨੇ ਕੀਮਤੀ ਬਸਤਰ ਹੁੰਦੇ ਸੀ, ਅੰਨ ਤੇ ਬਸਤਰ ਦੀ ਤੋਟ ਆ ਗਈ, ਹੁਣ ਤੇਰੇ ਕੋਲ ਕੁਝ ਨੀ ਰਿਹਾ, ਤੂੰ ਨੰਗ ਮਲੰਗ ਹੋ ਗਿਆ। ਸੁਣਤ ਮਹੇਸ਼ੇ ਸਭ ਸੋ ਕਹਿਓ, ਇਸ ਕਰਕੇ ਵੀ ਮਹੇਸ਼ੇ ਸਿੱਖੀ ਧਾਰ ਕੇ ਕੀ ਤੂੰ ਲਿਆ, ਤੂੰ ਤਾਂ ਸਭ ਕੁਛ ਨਾਸ ਕਰ ਲਿਆ, ਸੱਜਦੇ ਸਿੱਖੀ। ਇਸ ਤਰ੍ਹਾਂ ਸੁਣ ਕੇ ਮਹੇਸ਼ੇ ਨੇ ਕਿਹਾ ਉਹਨਾਂ ਨੂੰ, ਮੈਂ ਗੁਰ ਊਚ ਪ੍ਰੇਮ ਪਦ ਲਹਿਓ, ਵੀ ਸੁਣੋ ਲੋਕੋ, ਮੈਂ ਤਾਂ ਜਿਹੜਾ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦਾ ਸਭ ਤੋਂ ਉੱਚਾ ਅਹੁਦਾ ਉਹ ਲੈ ਲਿਆ ਹੈ। ਜੋ ਕਬ ਹੂੰ ਨਹਿ ਬਿਨਸਨ ਹਾਰਾ, ਜਿਹੜਾ ਵੀ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦਾ ਪ੍ਰੇਮ ਹੈ ਉੱਚਾ ਅਹੁਦਾ, ਇਹ ਖਤਮ ਹੋਣ ਵਾਲਾ ਨਹੀਂ। ਦੁੱਖ ਸਾਗਰ ਤੇ ਕਰ ਹੈ ਅਧਾਰਾ। ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮ ਹੈ, ਦੁੱਖਾਂ ਦੇ ਸਮੁੰਦਰ ਤੋਂ ਮੈਨੂੰ ਪਾਰ ਕਰ ਦੇਵੇਗਾ। ਇਹੋ ਸੰਪਤ ਮਿਥਿਆ ਸਮ ਸੁਪਨੇ। ਇਹ ਜਿਹੜੀ ਮਾਇਆ ਸੀ, ਧਨ ਪਦਾਰਥ ਭੂਤੀ ਸੀ, ਇਹ ਤਾਂ ਨਾਸਵੰਤੀ ਸੁਪਨੇ ਦੇ ਸਮਾਨ। ਕਿਮ ਪਰ ਲੋਕ ਲੇਤ ਸੰਗ ਆਪਣੇ। ਮਨੁੱਖ ਕਹਿੰਦੇ ਇੱਥੋਂ ਮਰ ਕੇ ਜਾਂਦਾ, ਕਿਵੇਂ ਕੋਈ ਆਪਣੇ ਨਾਲ ਇਹਨੂੰ ਪਰਲੋਕ ਵਿੱਚ ਲੈ ਜਾਂਦਾ ਹੈ। ਇੱਕ ਵਾਰ ਇਹੋ ਵਿਯੋਗ ਉਦੋਤੇ। ਇੱਕ ਵਾਰੀ ਤਾਂ ਜਿੰਨੀ ਮਾਇਆ ਦਾ ਕਹਿੰਦੇ ਜ਼ਿੰਦਗੀ ਵਿੱਚ ਵਿਛੋੜਾ ਹੋਣਾ ਹੀ ਹੋਣਾ ਹੈ। ਜੀਵਤ ਜਾਤ ਕੇ ਮ੍ਰਿਤਕ ਹੋਤੇ। ਜਾਂ ਤਾਂ ਮਾਇਆ ਕਹਿੰਦੀ ਜਾਂਦਿਆਂ ਜਾਂਦਿਆਂ ਇਹ ਛੱਡ ਜਾਂਦੀ ਹੈ, ਨਹੀਂ ਤਾਂ ਮਰਿਆਂ ਤੋਂ ਬਾਅਦ ਤਾਂ ਫਿਰ ਇਹਨੂੰ ਛੱਡੀ ਜਾਂਦੀ ਹੈ। ਪ੍ਰਾਣ ਗਏ ਕੋਕਾਂ ਕੀ ਮਾਇਆ, ਜਦੋਂ ਪ੍ਰਾਣ ਗਏ ਮਾਇਆ ਕਿਹਦੀ ਮਾਇਆ, ਜਿਹੜੇ ਚਾਹੁੰਦੇ ਉਹਨਾਂ ਦੀ ਹੁੰਦੀ ਹੈ, ਮਰਿਆ ਤਾਂ ਇੱਥੇ ਹੀ ਛੱਡਦਾ ਹੈ। ਗੁਰ ਪਗ ਪੰਕਜ ਜੇ ਮਨ ਲਾਗੇ। ਐ ਵੇ ਲੋਕੋ, ਜੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਮਨ ਵਿੱਚ ਲੱਗਿਆ ਰਿਹਾ। ਹਲਤ ਪਲਤ ਕੇ ਸੰਕਟ ਭਾਗੇ। ਫੇਰ ਵੀ ਲੋਕ ਪ੍ਰਲੋਕ ਦੇ ਜਿੰਨੇ ਦੁੱਖ ਹੈ ਮੇਰੇ ਭੱਜ ਜਾਣਗੇ, ਨਾਸ ਹੋ ਜਾਣਗੇ। ਮਿਥਿਆ ਸੰਪਤ ਨਾਸ ਭਈ ਹੈ। ਇਹ ਵੀ ਜਿਹੜੀ ਨਾ ਬੁੱਧੀ ਸੀ, ਧਨ ਪਦਾਰਥ ਸੀ, ਇਹ ਤਾਂ ਨਾਸਵੰਤ ਸੀ, ਝੂਠੀ ਸੀ, ਇਹ ਸਾਰੀ ਨਾਸ ਹੋ ਗਈ, ਤਾਂ ਚੰਗਾ ਹੋਇਆ ਹੈ। ਸਾਚੀ ਸਤਿਗੁਰ ਸਰਨ ਲਈ ਹੈ। ਇਹ ਜੋ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੀ ਸੱਚੀ ਸੁੱਚੀ ਮੈਂ ਚਰਨ ਸ਼ਰਨ ਲੈ ਲਈ ਹੈ। ਪਰਮਾਨੰਦ ਭਾਇਓ ਅਬ ਪੌਣ। ਹੁਣ ਤਾਂ ਵੀ ਮੈਂ ਬੜਾ ਭਾਰੀ ਆਨੰਦ ਵਾਲਾ ਹੋ ਗਿਆ, ਮੈਨੂੰ ਕੋਈ ਡਰ ਹੀ ਨਹੀਂ ਰਿਹਾ ਹੈ। ਇਮ ਕਹਿ ਸਭ ਸੰਗ ਠਾਨੀ ਮਾਨ। ਇਸ ਤਰ੍ਹਾਂ ਸਾਰਿਆਂ ਦੇ ਸਾਥ ਕਹਿ ਕੇ ਮਹੇਸ਼ੇ ਨੇ ਫਿਰ ਚੁੱਪੀ ਧਾਰ ਲਈ। ਐਵੇਂ ਨਵੇਂ ਮੂਰਖਾਂ ਨਾਲ ਕੀ ਗੱਲ ਕਰਨੀ ਹੈ। ਬਹੁ ਉਪਹਾਸ ਕਰਤ ਰਹਿ ਲੋਕ। ਜਿਹੜੇ ਮੂਰਖ ਜੇ ਲੋਕ ਹੈ, ਮਹੇਸ਼ੇ ਸਿੱਖ ਨੂੰ ਬੜੇ ਠੱਠੇ ਮਖੌਲ ਕਰਦੇ ਰਹਿੰਦੇ ਹੈ। ਕਰਤ ਨਹੀਂ ਮਨ ਹਰਖ ਕੇ ਸੋਗ। ਉਹਨਾਂ ਦੇ ਮਖੌਲ ਜੇ ਸੁਣ ਕੇ ਆਪਣੇ ਮਨ ਦੇ ਵਿੱਚ ਕੋਈ ਖੁਸ਼ੋਗ ਵਗੈਰਾ ਨਹੀਂ ਕਰਦਾ ਹੈ। ਸਤਿਗੁਰ ਪ੍ਰੇਮ ਵਿਖੇ ਮਸਤਾਨਾ। ਸਤਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ ਹੈ। ਸਿਮਰਨ ਸਤ ਨਾਮ ਕੋ ਠਾਨਾ। ਪ੍ਰੇਮ ਦੇ ਵਿੱਚ ਮਸਤਾਨਾ ਹੋਇਆ, ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾਂਦਾ ਹੈ। ਪੁੰਨ ਗੁਰ ਦਰਸ਼ਨ ਕੋ ਚੱਲ ਆਇਓ। ਕੁਝ ਦਿਨਾਂ ਤੋਂ ਬਾਅਦ ਫਿਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਚੱਲ ਆਇਆ। ਹੱਥ ਜੋਰ ਕਰ ਸੀਸ ਨਿਵਾਇਓ। ਹਜੂਰੀ ਵਿੱਚ ਆਇਆ, ਹੱਥ ਜੋੜ ਕੇ ਸਿਰ ਨਵਾਇਆ, ਸੀਸ ਝੁਕਾਇਆ ਹੈ। ਦੁਰਬਲ ਭਇਓ ਦੇਖ ਕਰ ਤਾਹੀ। ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਖਿਆ ਹੈ ਵੀ ਇਹ ਤਾਂ ਮਹੇਸ਼ਾ ਸਾਡਾ ਜਿਹੜਾ ਸਿੱਖ ਸੀ ਕਸੌਟੀ ਵਿੱਚ ਕਸਿਆ, ਬੜਾ ਕਮਜ਼ੋਰ ਲਿੱਸਾ ਜਿਹਾ ਹੋ ਗਿਆ। ਕਿਰਪਾ ਕਰੀ ਸ੍ਰੀ ਗੁਰ ਮਨ ਮਾਹੀ। ਇਹਦੀ ਬਾਹਰਲੀ ਹਾਲਤ ਜੀ ਦੇਖ ਕੇ ਬਹੁਤ ਕ੍ਰਿਸ਼ ਕਮਜ਼ੋਰ ਹੋ ਗਿਆ, ਡੱਕੇ ਅਰਗਾ ਸਰੀਰ ਹੋ ਗਿਆ, ਬੜੀ ਕਿਰਪਾ ਕੀਤੀ ਮਨ ਵਿੱਚ। ਸਿੱਖ ਨੇ ਸਹਿਓ ਕਸੌਟੀ ਤਾਊ। ਮਹਾਰਾ ਵਿਚਾਰਦੇ ਵੀ ਇਹ ਜਿਹੜਾ ਸਾਡਾ ਮਹੇਸ਼ ਸਿੱਖ ਸੀ, ਇਹਨੇ ਕਹਿੰਦੇ ਕਸੌਟੀ ਦਾ ਜਿਹੜਾ ਤਾ ਸੀ ਨਾ, ਉਹ ਸਹਾਰ ਲਿਆ, ਜਾਣੀ ਪਰਖ ਵਿੱਚ ਪੂਰਾ ਉਤਰ ਗਿਆ। ਬਾਹਰ ਬੰਨੀ ਭਇਓ ਸੋ ਪਾਊ। ਇਹ ਤਾਂ ਵੀ ਬਾਰਾਂ ਬੰਨੀ ਦੇ ਸੋਨੇ ਵਰਗਿਆ ਹੋ ਗਿਆ ਹੈ, ਸ੍ਰੇਸ਼ਟ ਪ੍ਰੇਮ ਕਰਕੇ, ਯਾਨੀ ਪ੍ਰੇਮ ਵਿੱਚ ਗਲਤਾਨ ਹੋਇਆ, ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਹੋ ਗਿਆ। ਜਿਹਨੂੰ ਬਾਰਾਂ ਅੱਗਾਂ ਦਿੱਤੀਆਂ ਜਾਣ ਸੋਨੇ ਨੂੰ, ਉਹ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ। ਉਸ ਬਾਰਾਂ ਬੰਨੀ ਦੇ ਸੋਨੇ ਨੂੰ ਭੁੰਦਨ ਸੋਨਾ ਵੀ ਕਹਿੰਦੇ ਹਨ। ਇੱਕ ਤਾਂ ਹੁੰਦਾ ਨਾ ਮੈਲ ਖੈਲ ਨਾਲ ਭਰਿਆ ਹੋਇਆ ਸੋਨਾ, ਜਿਹਦੇ ਵਿੱਚ ਰਲਾਇਆ ਮੁੜਾਇਆ ਹੁੰਦਾ, ਜਿਹਦੇ ਵਿੱਚ ਖੋਟ ਖੂਟ ਜਿਹਾ ਪਾ ਦਿੰਦੇ, ਉੱਤੇ ਪਾਲਸ ਜੀ ਕਰਦੇ, ਵਿੱਚ ਦੂਜਾ ਹੀ ਮਲੰਮਾ ਪਾਇਆ ਹੁੰਦਾ। ਉਹਨੂੰ ਬਾਰਾਂ ਬੰਨੀ ਦਾ ਸੋਨਾ ਨਹੀਂ ਕਿਹਾ ਜਾਂਦਾ ਹੈ, ਮਲੰਮਾ ਕਿਹਾ ਜਾਂਦਾ ਹੈ। ਇੱਕ ਹੁੰਦਾ ਵੀ ਜਿਹਨੂੰ ਬਾਰਾਂ ਅੱਗਾਂ ਦੇ ਕੇ ਸਾਰਾ ਕੁਛ ਮੈਲ ਖੈਲ ਕੱਢੀ ਹੋਈ, ਨਿਰਾ ਸੋਨਾ ਹੀ ਸੋਨਾ ਹੋਵੇ, ਉਹ ਹੁੰਦਾ ਬਾਰਾਂ ਬੰਨੀ ਦਾ ਜਾਂ ਕੁੰਦਨ। ਇਸ ਤਰ੍ਹਾਂ ਵੀ ਇੱਕ ਸੋਟੀ ਨੂੰ ਅੱਗ ਦੇ ਵਿੱਚ ਕਸਿਆ ਹੈ, ਇਹ ਤਾਂ ਹੁਣ ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਹੋ ਗਿਆ ਹੈ ਬੜੇ ਪ੍ਰੇਮ ਵਿੱਚ। ਆਗੇ ਤੇ ਦਸ ਗੁਣ ਧਨ ਪੈ ਹੈ। ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋ ਕੇ ਬੋਲੇ, ਲੈ ਵੀ ਮਹੇਸ਼ਿਆ, ਹੁਣ ਤੂੰ ਅੱਗੇ ਨਾਲੋਂ ਪਹਿਲਾਂ ਨਾਲੋਂ 10 ਗੁਣਾ ਵੱਧ ਮਾਇਆ ਪਾਏ। ਲੋਕ ਪਰ ਲੋਕ ਸਫਲ ਤੁਵ ਹੋਇਆ ਹੈ। ਆਏ ਮਾਇਆ ਵੀ 10 ਗੁਣਾ ਵੱਧ ਪਾਏਗਾ ਤੇ ਨਾਲ ਤੇਰਾ ਜਿਹੜਾ ਲੋਕ ਪਰ ਲੋਕ ਹੈ ਉਹ ਵੀ ਸਫਲ ਹੋ ਜਾਏਗਾ। ਉਹ ਵੀ ਉਹਦੇ ਵਿੱਚ ਵੀ ਤੂੰ ਸੁਖ ਪਾ, ਇੱਥੇ ਵੀ ਸੁਖੀ, ਅੱਗੇ ਵੀ ਸੁਖੀ ਰਹੇਗਾ। ਇਮ ਵਰ ਦੇ ਕਰਿਓ ਨਿਹਾਲ। ਇਸ ਤਰ੍ਹਾਂ ਮਹੇਸ਼ੇ ਗੁਰਸਿੱਖ ਨੂੰ ਵਰ ਦੇ ਕੇ ਸਤਿਗੁਰੂ ਨੇ ਨਿਹਾਲੋ ਨਿਹਾਲ ਕਰ ਦਿੱਤਾ ਹੈ। ਪੁੰਨ ਤਿਸ ਢਿੱਗ ਤਨ ਭਇਓ ਵਿਸਾਲ। ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਕਰਨ ਦੀ ਦੇਰੀ ਸੀ, ਉਸੇ ਵੇਲੇ ਕਹਿੰਦੇ ਫਿਰ ਇਹਦੇ ਕੋਲ ਬੜਾ ਭਾਰੀ ਧਨ ਪਦਾਰਥ ਹੋ ਗਿਆ। ਇਸੀ ਪ੍ਰਕਾਰ ਬਹੁਤ ਨਰ ਤਾਰੇ। ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਇੱਕ ਨੀ ਦੋ ਨੀ ਬਹੁਤੇ ਪੁਰਸ਼ ਤਾਰੇ। ਸਿੱਖੀ ਮਾਰਗ ਚੱਲਿਓ ਉਦਾਰੇ। ਹੋਇਓ ਸਿੱਖੀ ਦਾ ਪੰਥ ਹੈ ਬੜਾ ਭਾਰੀ ਚੱਲਿਆ ਹੈ, ਸਿੱਖੀ ਬੜੀ ਭਾਰੀ ਭਾ ਫੈਲੀ। ਆਏ ਸਰਨ ਜੋ ਗੁਰ ਕੀ ਪਰੈ। ਇੱਕ ਵਾਰੀ ਆ ਕੇ ਗੁਰੂ ਅਮਰਦਾਸ ਸਾਹਿਬ ਦੀ ਚਰਨ ਸ਼ਰਨ ਵਿੱਚ ਪੈ ਜਾਂਦਾ ਹੈ। ਬ੍ਰਹਮ ਗਿਆਨ ਜੁਤ ਸਖਤ ਸੋ ਧਰੈ। ਬ੍ਰਹਮ ਗਿਆਨ ਦੇ ਸਮੇਤ ਹੋ ਕੇ ਬੜੀਆਂ ਸ਼ਕਤੀਆਂ ਰੱਖਦਾ ਹੈ ਆਪਣੇ ਕੋਲ। ਦੋਨਹ ਹਾਥਨ ਸੋ ਵਰਤਾਵੈ। ਗੁਰੂ ਅਮਰਦਾਸ ਸਾਹਿਬ ਜੀ ਐਸੇ ਸਖੀ ਦਾਤੇ ਹੈ, ਕਹਿੰਦੇ ਦੋਨਾਂ ਹੱਥਾਂ ਨਾਲ ਖੁੱਲਾ ਗੱਫਾ ਹੀ ਵਰਤਾਈ ਜਾਂਦੇ, ਨਾਮ ਵੀ ਤੇ ਸ਼ਕਤੀਆਂ ਦੇਈ ਜਾਂਦੇ। ਮਨ ਬਚਨ ਪਾਰ ਪਰ ਜਾਵੇ। ਗੁਰੂ ਅਮਰਦਾਸ ਸਾਹਿਬ ਦਾ ਬਚਨ ਮੰਨ ਲੈਂਦਾ ਉਹ ਪਾਰ ਪੈ ਜਾਂਦਾ, ਸੰਸਾਰ ਤੋਂ ਪਾਰ ਲੰਘ ਜਾਂਦਾ ਹੈ। ਦੋਹਰਾ ਗੋਂਦਵਾਲ ਸੋਭਾ ਨਿਰਖ। ਸ੍ਰੀ ਗੋਇੰਦਵਾਲ ਸਾਹਿਬ ਦੀ ਸੋਭਾ ਵਡਿਆਈ ਵੇਖ ਕੇ ਸੇਖਨ ਰਚੇ ਨਿਕੇਤ। ਮੁਸਲਮਾਨਾਂ ਦੀ ਸੇਖ ਜਾਤੀ ਹੈ, ਕਹਿੰਦੇ ਸੇਖ ਜਾਤੀ ਵਾਲੇ ਮੁਸਲਮਾਨਾਂ ਨੇ ਵੀ ਮਕਾਨ ਬਣਾ ਲਏ ਇੱਥੇ। ਅਕਬਰ ਸਾਥ ਰਹਿਤ ਵਹੀ। ਇਹ ਜਿੰਨੇ ਕਹਿੰਦੇ ਸੇਖ ਜਾਤੀ ਦੇ ਮੁਸਲਮਾਨ ਸੀ ਸਾਰੇ ਅਕਬਰ ਪਾਤਸ਼ਾਹ ਦੇ ਨਾਲ ਹੀ ਕਹਿੰਦੇ ਰਹਿੰਦੇ ਸੀ। ਸਭ ਭਾਇਨ ਸਮੇਤ ਸਾਰੇ ਆਪਣੇ ਭਰਾਵਾਂ ਦੇ ਸਿਰ, ਭਾਵ ਅਕਬਰ ਦੀ ਫੌਜ ਵਿੱਚ ਭਰਤੀ ਸਨ, ਸਾਰੇ ਫੌਜੀ ਹੀ ਹੈ ਸੀ। ਚੌਪਈ ਗੁਰ ਸਥਾਨ ਮੰਗਲ ਬਹ ਹੋਵੈ। ਜਿਹੜੇ ਸੇਖ ਮੁਸਲਮਾਨ ਗੁਰੂ ਮਹਾਰਾਜ ਦੇ ਸਥਾਨ ਤੇ ਵੇਖਦੇ ਬੜੇ ਬੜਾ ਮੰਗਲਾਚਾਰ ਹੁੰਦਾ ਹੈ। ਗਾਵਤ ਸਭ ਸਿੱਖ ਸ਼ਬਦਨ ਜੋਵੈ। ਦੇਖਦੇ ਰਹਿੰਦੇ ਆ ਸੇਖ ਵੀ ਗੁਰੂ ਕੇ ਸਿੱਖ ਬੜਾ ਸ਼ਬਦ ਕੀਰਤਨ ਗਾਉਂਦੇ ਹੈ। ਸੇਖਨ ਕੇਸਿਸ ਦੇਖ ਸੋ ਚਾਲੀ। ਜਿਹੜੇ ਸਿੱਖਾਂ ਦੇ ਛੋਟੇ ਛੋਟੇ ਬੱਚੇ ਇਸ ਤਰ੍ਹਾਂ ਦੀ ਚੰਗੀ ਰੀਤੀ ਵੇਖ ਕੇ ਸਹ ਨਾ ਸਕੈ ਵਹਿ ਕਰ ਕੁਚਾਲੀ। ਸਹਾਰ ਹੀ ਨਹੀਂ ਸਕਦੇ ਉਹ ਬੱਚੇ ਜੇ ਕਹਿੰਦੇ ਖੋਟੀ ਚਾਲੀ ਖੋਟੀ ਰੀਤੀ ਕਰਦੇ ਹੈ। ਨੀਰ ਭਰਨ ਘੱਟ ਲੈ ਸਿੱਖ ਜਾਵੈ। ਜਦੋਂ ਕਹਿੰਦੇ ਗੁਰੂ ਕੇ ਸਿੱਖ ਪਾਣੀ ਭਰਨ ਵਾਸਤੇ ਘੜੇ ਜੇ ਕੇ ਲੈ ਕੇ ਜਾਂਦੇ ਬਿਆਸਾ ਵੱਲ ਨੂੰ। ਬਾਲ ਗੁਲੇਲਾ ਮਾਰ ਗਵਾਵੈ। ਸਿੱਖਾਂ ਦੇ ਜਿਹੜੇ ਬੱਚੇ ਜੇ ਗੁਲੇਲੇ ਜੇ ਮਾਰ ਮਾਰ ਕੇ ਉਹਨਾਂ ਨੂੰ ਗਵਾ ਦਿੰਦੇ ਤੋੜ ਦਿੰਦੇ ਹਨ। ਯਾਮ ਵਿਦ ਬਹੁਤ ਕਰੀ ਜਬ ਤਿੰਨੇ। ਉਹ ਸਿੱਖਾਂ ਦੇ ਬੱਚਿਆਂ ਨੇ ਜਦੋਂ ਇਸ ਤਰ੍ਹਾਂ ਦੀ ਵਿਧੀ ਬਹੁਤ ਕੀਤੀ, ਜਾਨੀ ਬਹੁਤੇ ਘੜੇ ਤੋੜੇ ਗਲੇਲਿਆ। ਗੁਰ ਪੈ ਸਿੱਖਿਅਨ ਕੀਨੀ ਬਿਨੈ। ਇੱਕ ਦਿਨ ਗੁਰੂ ਮਹਾਰਾਜ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਹੈ। ਸਿੱਖਨ ਸੁੱਤ ਘੱਟ ਤੋਰੈ ਤੂਰਨ। ਸਿੱਖ ਮੁਸਲਮਾਨਾਂ ਦੇ ਜਿਹੜੇ ਪੁੱਤਰ ਨੇ ਬੜੇ ਘੜਿਆਂ ਨੂੰ ਛੇਤੀ ਦੇ ਕੇ ਗਲੇਲਾ ਮਾਰ ਕੇ ਤੋੜ ਦਿੰਦੇ। ਜਲ ਕੋ ਜਬ ਕਰ ਲਿਆਵੈ ਪੂਰਨ। ਮਹਾਰਾਜ ਸੀ ਘੜਾ ਜਲ ਦੇ ਨਾਲ ਚੰਗੀ ਤਰ੍ਹਾਂ ਪੂਰਨ ਕਰਕੇ ਲਿਆਉਣੇ ਹਾਂ। ਤਪ ਕਰਨਾ ਕਰ ਬੋਲੇ ਬਾਣੀ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦਿਆਂ ਬਚਨ ਬਾਣੀ ਬੋਲੇ। ਮਸ਼ਕਾਂ ਵਿੱਚ ਲਿਆਵਾ ਪਾਣੀ। ਕਹਿੰਦੇ ਵੀ ਕੱਪੜੇ ਦੀਆਂ ਮਸ਼ਕਾਂ ਜੀਆਂ ਕਿਹਾ ਬਣਾ ਲਓ, ਉਹਦੇ ਵਿੱਚ ਤੁਸੀਂ ਪਾਣੀ ਲੈ ਆਇਆ ਕਰੋ, ਘੜੇ ਨਾਲ ਵਿੱਚ ਨਾ ਲਿਆਓ। ਮਾਨ ਬਚਨ ਤਿਉਂ ਹੀ ਤਿੰਨ ਕੀਨੇ, ਗੁਰੂ ਸਿੱਖਾਂ ਨੇ ਬਚਨ ਮੰਨ ਕੇ ਉਵੇਂ ਕੀਤਾ, ਕੱਪੜੇ ਦੀਆਂ ਮਸ਼ਕਾਂ ਜੀਆਂ ਬਣਾ ਲਈਆਂ ਹਨ। ਜਲ ਭਰ ਬੇ ਕੋ ਮਸਕਾ ਲੀਨੇ, ਹਾਂ ਕਹਿੰਦੇ ਜਲ ਭਰ ਕੇ ਲਿਆਉਣ ਵਾਲੇ ਵਾਸਤੇ ਜਨਮ ਮਸ਼ਕਾਂ ਜੀਆਂ ਲੈ ਲਈਆਂ। ਤਬ ਬਾਰਕ ਕਰ ਧਾਰ ਕਮਾਨ, ਸਿੱਖਾਂ ਦੇ ਬੱਚੇ ਦੇ ਹੱਥ ਵਿੱਚ ਤੀਰ ਕਮਾਨ ਜਾ ਧਾਰ ਕੇ, ਤੀਰ ਮਾਰ ਫਾਰਾ ਅਬ ਅਭਿਮਾਨ, ਤੀਰ ਮਾਰ ਕੇ ਇਸ ਤਰ੍ਹਾਂ ਕਹਿੰਦੇ ਉਹ ਕੱਪੜੇ ਦੀਆਂ ਮਸ਼ਕਾਂ ਜੀਆਂ ਪਾੜ ਦਿੰਦੇ ਬੜੇ ਹੰਕਾਰ ਨਾਲ। ਪੁਨ ਸਿੱਖਣ ਗੁਰ ਕੇਰ ਹਦੂਰਾ, ਫੇਰ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੀ ਹਜੂਰੀ ਵਿੱਚ ਸਕਲ ਬਿਰਤਾਂਤ ਬਖਾਨਿਓ ਤੂਰਾ, ਛੇਤੀ ਆ ਕੇ ਸਾਰਾ ਪ੍ਰਸੰਗ ਕਿਹਾ। ਮਸਕੈ ਫਾਰਤ ਕਸਕੈ ਤੀਰਨ, ਕਮਾਨ ਵਿੱਚੋਂ ਕਸਕੇ ਤੀਰ ਮਾਰ ਦਿੰਦੇ, ਕੱਪੜੇ ਦੀਆਂ ਮਸ਼ਕਾਂ ਜੀਆਂ ਪਾੜ ਦਿੰਦੇ। ਬਸ ਨਹਿ ਚਲਤ ਕਰਤ ਅਵਗੀਰਨ, ਸਾਡਾ ਕੋਈ ਵਾਹ ਵਾਸਤਾ ਨੀ ਚੱਲਦਾ, ਉਹ ਮਹਾਰਾਜ ਜੀ ਇਸ ਤਰ੍ਹਾਂ ਉਹ ਕੱਪੜਾ ਜਾ ਉਗੀਰਨ ਕੇ ਪਾੜ ਕੇ ਖਿਲਾਰ ਦਿੰਦੇ, ਨਾਸ਼ ਕਰ ਦਿੰਦੇ। ਤਬ ਮੁਖ ਚੰਦ ਬਚਨ ਪ੍ਰਕਾਸ਼ੇ, ਚੰਦਰ ਵਰਗੇ ਮੁੱਖ ਤੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਪ੍ਰਗਟ ਕੀਤੇ। ਗਾਗਰਾਂ ਦੇ ਵਿੱਚ ਤੁਸੀਂ ਚੱਲ ਲਿਆ ਕਰੋ ਬੜੇ ਉਰਸ਼ਾ ਨਾਲ, ਸੱਤ ਭਾਖ ਕੀਨੀ ਤਿਸ ਤਿੰਨ ਜੈ ਤੈਸੇ, ਕਹਿੰਦੇ ਸੱਤ ਬਚਨ ਕਹਿ ਕੇ ਗੁਰਸਿੱਖਾਂ ਨੇ ਇਸ ਤਰ੍ਹਾਂ ਦੀ ਹੀ ਕੀਤੀ ਗੱਲ। ਕਹੀ ਮੁਕੰਦ ਅਨੰਦਤ ਜੈਸੇ, ਇਸ ਤਰ੍ਹਾਂ ਮੁਕਤੀ ਦਾਤੇ ਸਤਿਗੁਰੂ ਜੀ ਨੇ ਆਨੰਦ ਖੁਸ਼ ਹੋ ਕੇ ਗੱਲ ਕਹੀ ਸੀ। ਵਹਿ ਬਾਲਕ ਘੱਟ ਈਟਨ ਭਾਨ, ਉਹ ਬੱਚੇ ਜਿਹੜੇ ਆ ਘੜਿਆਂ ਨੂੰ ਕਹਿੰਦੇ ਇੱਟਾਂ ਨਾਲ ਭੰਨ ਦਿੰਦੇ। ਜ਼ੁਲਮੀ ਕਰੈ ਦੁਸ਼ਟ ਅਭਿਮਾਨ, ਕਹਿੰਦੇ ਜ਼ੁਲਮ ਤਾਈ ਕਰਦੇ ਆ ਦੁਸ਼ਟ ਬੜੇ ਹੰਕਾਰੀ। ਮਾਤ ਤਾਤ ਤਿਨਕੇ ਨਹਿ ਹੋਰੈ, ਇਹਨਾਂ ਦੇ ਜਿਹੜੇ ਬੱਚਿਆਂ ਦੇ ਮਾਂ ਪਿਓ ਹੈ ਐਸੀ ਹਰਕਤ ਕਰਦੇ ਆ ਉਹਨਾਂ ਨੂੰ ਰੋਕਦੇ ਹੀ ਨਹੀਂ। ਹੋਤ ਪ੍ਰਸੰਨ ਨਿਹਾਰ ਬਹੋਰੈ, ਘੜੇ ਗਾਗਰਾਂ ਜੀਆਂ ਪਾਉਂਦੇ ਆ ਸਗੋਂ ਇਸ ਉਹਨਾਂ ਦੇ ਮਾਂ ਪਿਓ ਦੇਖ ਦੇਖ ਕੇ ਖੁਸ਼ ਹੁੰਦੇ। ਪੁਨ ਅਰਦਾਸ ਕਰੀ ਸਭ ਸੰਗਤ, ਜਿੰਨੀ ਗੁਰੂ ਅਮਰਦਾਸ ਸਾਹਿਬ ਦੀ ਸਿੱਖ ਸੰਗਤ ਉਹਨਾਂ ਨੇ ਫੇਰ ਬੇਨਤੀ ਕੀਤੀ। ਗਾਗਰਨ ਤੋਰੈ ਬਾਲਕ ਪੰਗਤ, ਬੱਚਿਆਂ ਦੀ ਪੰਗਤ ਜੀ ਇਕੱਠੇ ਟੋਲੀ ਇਕੱਠੀ ਹੋ ਕੇ ਗਾਗਰਾਂ ਵੀ ਭੰਨ ਦਿੰਦੇ। ਸੁਨ ਤੂਸ਼ਣ ਕਰੁਣਾ ਕਰ ਹੋਏ, ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਕਿਰਪਾ ਦੇ ਕਰ ਸਤਿਗੁਰੂ ਜੀ ਚੁੱਪ ਹੀ ਹੋ ਗਏ। ਉੱਤਰ ਨਾਹੀਂ ਦਇਓ ਤਬ ਕੋਏ, ਸਿੱਖਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਵੀ ਹੁਣ ਵੀ ਕੀ ਤੁਸੀਂ ਕਰੋ। ਤਹਾਂ ਤਬ ਹੈ ਸੰਨਿਆਸੀ ਆਏ, ਮਹਾਰਾਜ ਤਾਂ ਬਸ ਚੁੱਪ ਹੋ ਗਏ। ਉਦੋਂ ਕਹਿੰਦੇ ਉੱਥੇ ਸੰਨਿਆਸੀ ਸਾਧੂ ਆ ਗਏ, ਬਾਲਣ ਤੈਸੇ ਕੀਨੀ ਜਾਏ, ਜਿਹੜੇ ਸਿੱਖਾਂ ਦੇ ਬੱਚੇ ਉਹਨਾਂ ਨੇ ਜਾ ਕੇ ਸੰਨਿਆਸੀਆਂ ਨਾਲ ਵੀ ਇਹੀ ਗੱਲ ਜੀ ਕੀਤੀ। ਮੀਰਪੁਰ ਜਬ ਲਿਆਵੈ ਕੋ, ਜਦੋਂ ਵੀ ਸੰਨਿਆਸੀ ਸਾਧੂ ਕਹਿੰਦੇ ਕੋਈ ਪਾਣੀ ਦਾ ਘੜਾ ਜਾ ਭਰ ਕੇ ਲਿਆਉਂਦਾ ਹੈ, ਤੋਰ ਦੇਤ ਬਿਨ ਬੇਰ ਨਾ ਸੋ, ਹਾਂ ਕਹਿੰਦੇ ਬਿਨਾਂ ਦੇਰੀ ਤੋਂ ਝੱਟ ਪਾਟੀ ਕਹਿੰਦੀ ਉਹ ਤੋੜ ਦਿੰਦੇ ਭੰਨ ਦਿੰਦੇ ਹਨ। ਲਾਗਿਓ ਤਹਾਂ ਗੁਲੇਲਾ ਜਾਵੀ, ਹਾਂ ਜਾਈ ਇਸ ਤਰ੍ਹਾਂ ਕਹਿੰਦੇ ਇੱਕ ਜਿਹੜਾ ਗੁਲੇਲਾ ਜਾ ਇਹਨਾਂ ਦਾ ਚਲਾਇਆ ਹੋਇਆ ਜਾ ਕੇ ਲੱਗਾ ਉੱਥੇ। ਨਿਕਸਿਓ ਨੈਣ ਮਹੰਤ ਤਦਾਈ, ਹਾਂ ਗੁਲੇਲੇ ਦੇ ਵੱਜਣ ਕਰਕੇ ਜਿਹੜਾ ਇਹਨਾਂ ਦਾ ਸ਼੍ਰੀ ਮੰਤ ਸੀ ਸੰਨਿਆਸੀਆਂ ਦਾ ਉਹਦਾ ਕਹਿੰਦੇ ਅੱਖ ਤੋੜ ਦਿੱਤੀ ਹੈ। ਸ਼ਸਤਰ ਪਕੜ ਕਰ ਕੇਤੇ ਮਾਰੇ, ਜਿਹੜੇ ਸੰਨਿਆਸੀ ਬੜੇ ਤੇਜ਼ ਤਰਾਰੇ ਹੁੰਦੇ ਆ, ਬਹੁਤ ਤਿੱਖੇ ਹੁੰਦੇ ਆ, ਬਾਕੀ ਸਾਰੇ ਪੰਥਾਂ ਤੋਂ ਇਹਨਾਂ ਤੋਂ ਡਰਦੇ ਹੈ। ਜਦੋਂ ਕੁੰਭ ਤੇ ਜਾਓ ਤੇ ਸਾਰਿਆਂ ਤੋਂ ਪਹਿਲਾਂ ਸੰਨਿਆਸੀਆਂ ਦੀ ਹੀ ਸ਼ਾਹੀ ਨਿਕਲਦੀ ਹੁੰਦੀ ਹੈ। ਹੋਰ ਤਾਂ ਹੋਰ ਵੀ ਆ, ਪੁਲਿਸ ਵਾਲੇ ਵੀ ਪਾਸੇ ਹੋ ਕੇ ਖੜ ਜਾਂਦੇ, ਇਹਨਾਂ ਨੂੰ ਨੀ ਕੁਛ ਕਹਿੰਦੇ, ਹੱਥ 'ਚ ਸਾਰਿਆਂ ਦੇ ਹੀ ਤਰਸੂਲ ਫੜੇ ਹੁੰਦੇ ਆ। ਬਾਕੀ ਜਿਹੜੀਆਂ ਸ਼ਾਹੀਆਂ ਉਹਨਾਂ ਦੇ ਤਾਂ ਕਹਿਣਗੇ ਐਂ ਹੋ ਜਾਓ, ਇਹਨਾਂ ਦੇ ਪਿਓ ਦੇ ਨਹੀਂ ਕੋਈ ਨੇੜੇ ਹੁੰਦਾ, ਸਭ ਡਰਦੇ ਆ ਤੇ ਪੈਂਦੇ ਵੀ ਟੁੱਟ ਕੇ ਹੀ ਆ ਜਿਹੜਾ ਕੋਈ ਮਾੜਾ ਮੋਟਾ ਚੂੰ ਚਾਂ ਕਰੇ। ਇਸ ਤਰ੍ਹਾਂ ਕਹਿੰਦੇ ਉਹ ਫਿਰ ਇਹਨਾਂ ਨੇ ਫੜੇ ਤਰ ਸੂਰਜ ਬਰਸ਼ੇ ਜੇ ਤੇ ਸਾਰੇ ਸੋਧ ਤੇ ਨੇ ਕਿਤੇ ਚੀਰੇ ਕਿਤੇ ਫਾਰੇ, ਕਿੰਨੇ ਕਹਿੰਦੇ ਇਸ ਤਰ੍ਹਾਂ ਚੀਰ ਦਿੱਤੇ ਵੱਢ ਦਿੱਤੇ, ਕਿੰਨੇ ਕ ਪਹਾੜ ਦੇ ਜ਼ਖਮੀ ਕਰ ਦਿੱਤੇ। ਇਹੀ ਸਮੇਂ ਤੁਰਕਨ ਕੋ ਡੇਰਾ, ਜਦੋਂ ਸੰਨਿਆਸੀ ਸਾਧੂਆਂ ਨੇ ਬੱਚਿਆਂ ਨੂੰ ਕਹਿੰਦੇ ਵੱਢ ਟੁੱਕ ਦਿੱਤਾ, ਪਹਾੜ ਦਿੱਤਾ, ਜ਼ਖਮੀ ਕਰਦਾ, ਉਸੇ ਸਮੇਂ ਕਹਿੰਦੇ ਮੁਸਲਮਾਨਾਂ ਦਾ ਉਹ ਡੇਰਾ ਜਾ ਟਿਕਾਣਾ ਜਾ। ਪਰ ਆਏ ਪੁਰਕੇ ਚੌ ਫੇਰਾ, ਸ਼੍ਰੀ ਗੋਇੰਦਵਾਲ ਸਾਹਿਬ ਦੇ ਇਰਦ ਗਿਰਦ ਚਾਰ ਛਪੇਰੇ ਆ ਪਿਆ, ਡੇਰਾ ਲੱਗਾ, ਮੁਸਲਮਾਨਾਂ ਦਾ ਤੰਬੂਆ ਲੱਗੇ। ਖਰਚਨ ਧਨ ਕੀ ਲੱਦੀ ਅਹ ਅਨੇਕਾ, ਕਿਉਂਕਿ ਸ਼ਾਹੀ ਫੌਜ ਸੀ, ਇਸ ਕਰਕੇ ਉਹਨਾਂ ਦੇ ਕੋਲ ਕਹਿੰਦੇ ਅਨੇਕਾਂ ਜਿਹੜੀਆਂ ਖਰਚਨਾ ਧੰਦੀਆਂ ਲੱਦੀਆਂ ਹੋਈਆਂ, ਸ਼ਾਹੀ ਖਜ਼ਾਨਾ ਲੈ ਕੇ ਜਾ ਰਹੇ ਸਨ। ਉਤਰੀ ਆਏ ਰਹਿਣ ਕਰ ਟੇਕਾ, ਰਾਤ ਨੂੰ ਟਿਕਣ ਵਾਸਤੇ, ਰਾਤ ਕੱਟਣ ਵਾਸਤੇ ਸ਼ਾਹੀ ਫੌਜ ਖਜ਼ਾਨੇ ਵਾਲੀ ਆ ਉਤਰੀ ਇੱਥੇ। ਪ੍ਰਾਤ ਕਾਲ ਚੱਲਬੋ ਤਿੰਨ ਕੀਨੋ, ਆਓ ਜਿਹੜੀ ਸ਼ਾਹੀ ਫੌਜ ਹੈ ਜਿਹਦੇ ਕੋਲ ਧੰਦਾ ਖਜ਼ਾਨਾ ਥੈਲੀਆਂ, ਰਾਤ ਦੇ ਸਵੇਰ ਦੇ ਸਮੇਂ ਜਦੋਂ ਉਹਨੇ ਚੱਲਣਾ ਕੀਤਾ, ਆਂਦੀ ਆਈ ਪਰਲੈ ਸੀ ਚੀਨੋ, ਕਹਿੰਦੇ ਇੰਨੀ ਤਿੱਖੀ ਹਨੇਰੀ ਆਈ ਹੈ, ਕਹਿੰਦੇ ਜਿਵੇਂ ਮਹਾਂਪਰਲੋਂ ਸਮੇਂ ਆਉਂਦੀ ਨਾ, ਉਹ ਮਹਾਂਪਰਲੋਂ ਹੀ ਸਮਝ ਲਓ ਆ ਗਈ। ਆਪਣੋ ਪਰੋ ਨਾ ਦੇਖਿਓ ਜਾਈ, ਇੰਨੀ ਹਨੇਰੀ ਆਈ ਆ ਵੀ ਆਪਣਾ ਕੌਣ ਹੈ ਬਗਾਨਾ ਕੌਣ, ਦੇਖਿਆ ਨੀ ਜਾ ਸਕਦਾ, ਪਤਾ ਹੀ ਨੀ ਚੱਲਦਾ ਹੈ। ਜਨ ਸਕਲੇ ਪੇ ਅੰਧ ਤਦਾਈ, ਇੰਨੀ ਹਨੇਰੀ ਆਈ, ਇੰਨਾ ਮਿੱਟੀ ਕਟਾ ਹੋਇਆ, ਜਾਨੀ ਸਾਰੇ ਅੰਨੇ ਹੀ ਹੋ ਗਏ ਹੈ। ਬਾਏ ਲਾਗ ਗਿਰਹਿ ਨਰ ਘੋਰੇ, ਇੰਨੀ ਹਵਾ ਲੱਗਦੀ ਹੈ, ਹਵਾ ਦੇ ਨਾਲ ਕਹਿੰਦੇ ਘੋੜੇ ਵੀ ਡਿੱਗ ਰਹੇ ਆ ਤੇ ਮਨੁੱਖ ਵੀ ਡਿੱਗ ਰਹੇ ਆ। ਖੱਚਰ ਭਾਜੀ ਤਬ ਪੁਰ ਔਰੇ, ਉਹ ਕਹਿੰਦੇ ਜਿੰਨੀਆਂ ਧੰਦੀਆਂ ਖੱਚਣਾ ਲਦੀਆਂ ਸੀ ਉਹ ਗੋਇੰਦਵਾਲ ਵੱਲ ਨੂੰ ਭੱਜ ਤੁਰੀਆਂ ਹਨ। ਪਰੀ ਜਾਏ ਤਿੰਨ ਤੁਰਕਨ ਧਾਮਾ, ਉਹ ਜਿਹੜੇ ਕਹਿੰਦੇ ਮੁਸਲਮਾਨ ਸਿੱਖ ਜਾਤੀ ਦੇ ਸਨ, ਉਹਨਾਂ ਦੇ ਘਰਾਂ ਵਿੱਚ ਜਾ ਕੇ ਕੰਨੀਆਂ ਵਾਲੀਆਂ ਖੱਚਣਾ ਜਾ ਬੜੀ। ਗੁਰਸੋ ਕਰਤ ਵਿਰੋਧ ਜੇ ਗ੍ਰਾਮਾ, ਜਿਹੜੇ ਕੋਈ ਇਹ ਕਹਿੰਦੇ ਗੋਇੰਦਵਾਲ ਨਗਰ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਨਾਲ ਵੈਰ ਵਿਰੋਧ ਕਰਦੇ ਸੀ, ਉਹਨਾਂ ਘਰਾਂ ਵਿੱਚ ਇਹ ਜਾ ਬੜੀਆਂ ਖਚਰਾਂ ਜੀਆਂ। ਤਾਤ ਕਾਲ ਤਿੰਨ ਅੰਤਰ ਪਾਈ, ਇਹਨਾਂ ਸਿੱਖਾਂ ਨੇ ਝੱਟ ਪੱਟ ਖਚਰਾਂ ਜੀ ਅੰਦਰ ਪਾ ਲਈਆਂ, ਅੰਦਰ ਗੁਪਤ ਕਰ ਲਈਆਂ। ਖੁਰਾ ਖੋਜ ਜਾਣਿਓ ਨਹਿ ਜਾਈ, ਹੁਣ ਤਿੱਖੀ ਹਨੇਰੀ ਚੱਲ ਰਹੀ ਸੀ, ਉੱਥੇ ਖੁਰਾਂ ਦਾ ਖੋਜ ਪੈੜ ਕੀ ਪਾਉਣੀ ਸੀ, ਉਹ ਤਾਂ ਨਾਲ ਹੀ ਮਿੱਟੀ ਘੱਟੇ ਦੇ ਨਾਲ ਖਤਮ ਹੋ ਗਈ ਪੈੜ ਜੀ। ਆਂਦੀ ਹਟੀ ਭਇਓ ਉਜਿਆਰਾ, ਜਦੋਂ ਹਨੇਰੀ ਹਟ ਗਈ ਹੈ, ਚਾਨਣ ਜਿਹਾ ਹੋਇਆ ਹੈ, ਖੱਚਰ ਦੇਖਣ ਲੱਗੇ ਅਪਾਰਾ, ਅੱਜ ਨੇ ਸ਼ਾਹੀ ਫੌਜ ਦੇ ਫੌਜੀ ਸੀ ਉਹ ਖੱਚਰਾਂ ਦੇਖਣ ਲੱਗੇ ਗਿਣ ਕੇ, ਟੋਲ ਟੋਲ ਬਹਿ ਰਹੇ ਨਾ ਪਾਈ, ਆ ਕਹਿੰਦੇ ਬੜੀ ਟੋਲ ਕਰਕੇ ਖੋਜ ਕਰਕੇ ਲੱਭ ਰਹੇ ਹੈ, ਪਰ ਉਹ ਖੱਚਰਾਂ ਪਾਈਆਂ ਨਾ ਲੱਭੀਆਂ ਨਾ। ਹੋਏ ਨਿਰਾਸ਼ ਜਬ ਚੱਲੇ ਮੁਰਾਈ, ਜਦੋਂ ਕਹਿੰਦੇ ਨਿਰਾਸ਼ੇ ਜੇ ਹੋ ਕੇ ਅਜੇ ਮੁੜ ਕੇ ਚੱਲੇ ਹੀ ਸਨ, ਗ੍ਰਹਿ ਅੰਤਰ ਖੱਚਰ ਤਹਿ ਬੋਲੀ, ਜਦੋਂ ਕਹਿੰਦੇ ਇੱਕ ਸੇਖ ਮੁਸਲਮਾਨ ਦੇ ਘਰ ਦੇ ਵੀ ਜਿਹੜੀ ਖੱਚਰ ਜੀ ਬਣਾਏ ਬੰਨੀ ਹੋਈ ਸੀ, ਉਹ ਕਹਿੰਦੇ ਬੋਲ ਪਈ ਹੀਂਗ ਪਈ ਹੈ, ਬਰੇ ਸਿਪਾਹੀ ਲੀਨਸ ਖੋਲੀ, ਆਸੇਵੜੇ ਝਟਪਟ ਸਿਪਾਹੀ ਵੜ ਗਏ, ਉਹਨਾਂ ਨੇ ਅੰਦਰੋਂ ਜਾ ਕੇ ਖੱਚਰ ਖੋਲ ਲਈ ਹੈ। ਜਪਤ ਕਰਿਓ ਘਰ ਬਾਹਰ ਤਿੰਨ ਕੋ, ਜਿੰਨੇ ਸੇਖ ਸੀ ਉਹਨਾਂ ਦੇ ਘਰਾਂ ਵਿੱਚੋਂ ਖੱਚਰਾਂ ਨਿਕਲ ਆਈਆਂ, ਫਿਰ ਉਹਨਾਂ ਦਾ ਘਰ ਬਾਰ ਸਭ ਕਹਿੰਦੇ ਜਪਤ ਕਰ ਲਿਆ। ਗੁਰ ਸੋ ਬੈਰ ਹੁਤੋ ਥੋ ਜਿਨਕੋ, ਉਹਨਾਂ ਦਾ ਗੁਰੂ ਘਰ ਦੇ ਨਾਲ ਬੜਾ ਭਾਰੀ ਬੈਰ ਬੰਨਿਆ ਸੀ, ਸਭ ਕੁਝ ਘਰ ਕਾਟ ਉਹਨਾਂ ਦਾ ਜਬਤ ਕਰ ਲਿਆ ਉਹਨਾਂ ਨੇ। ਕੇਤਕ ਫਾਂਸੀ ਦੀਨ ਉਠਾਈ, ਕਈਆਂ ਨੂੰ ਤਾਂ ਕਹਿੰਦੇ ਫੜ ਫੜ ਕੇ ਚੁੱਕ ਚੁੱਕ ਕੇ ਫਾਹੀ ਦੇ ਦਿੱਤਾ, ਸੂਲੀ ਚੜਾ ਦਿੱਤਾ। ਕੇਤਕ ਕੀ ਤਬ ਪੱਤ ਉਤਰਾਈ, ਕਈਆਂ ਦੀ ਕਹਿੰਦੇ ਚੰਗੀ ਜਿੱਤ ਵਰੋ ਲਾਈ, ਚੰਗੀ ਝਾੜ ਕੀ ਧੰਬ ਕੀਤੀ ਹੈ। ਗੁਰ ਪੈ ਸਿੱਖਣ ਕਹੀ ਸਪੂਰਨ। ਹਾਂ, ਜਿਹੜੇ ਗੁਰੂ ਮਹਾਰਾਜ ਦੇ ਸਿੱਖ ਹਨ ਉਹਨਾਂ ਨੇ ਗੁਰੂ ਮਹਾਰਾਜ ਦੇ ਆ ਕੇ ਸਿੱਖਾਂ ਦੀ ਗੱਲ ਸਾਰੀ ਪੂਰੀ ਦੱਸੀ। ਸੁਨ ਗੁਰ ਕਹਿਤ ਭਏ ਤਬ ਤੂਰਨ। ਹਾਂ, ਗੁਰੂ ਮਹਾਰਾਜ ਜੀ ਨੇ ਸੁਣ ਕੇ ਸਿੱਖਾਂ ਨਾਲ ਵੀ ਇਉਂ ਹੋਈ ਹੈ, ਬੜੀ ਛੇਤੀਆਂ ਬਚਨ ਕਹਿਣ ਲੱਗੇ। ਇੱਕ ਸੰਤ ਪੈ ਸਿੱਖ ਸੋ ਬੋਲਿਓ। ਕਹਿੰਦੇ ਲਓ ਵੀ ਗੁਰਸਿੱਖੋ, ਇੱਕ ਤੁਹਾਨੂੰ ਸਾਖੀ ਸੁਣਾਉਣੇ। ਇੱਕ ਕੋਈ ਸੰਤ ਤੇ ਸੇਵਕ ਸੀ, ਉਹਦਾ ਸਿੱਖ ਸੀ ਸੰਤ ਦਾ, ਉਹ ਸੰਤ ਦੇ ਕੋਲੋਂ ਸਿੱਖ ਬੋਲਿਆ। ਸੋ ਸੁਨਿਓ ਧਰ ਧਿਆਨ ਅਮੋਲਿਓ। ਕਹਿੰਦੇ ਅਮੋਲਕ ਬਚਨ ਹੈ ਉਹ ਸਾਧੂ ਤੇ ਸਿੱਖ ਦਾ, ਉਹ ਵੀ ਤੁਸੀਂ ਧਿਆਨ ਧਰ ਕੇ ਸਾਥੋਂ ਸੁਣ ਲਓ। ਜੇ ਕਾਹੂ ਕੋ ਬੁਰਾ ਕਮਾਵੈ। ਉਹ ਜਿਹੜਾ ਸਾਧੂ ਦਾ ਸਿੱਖ ਹੈ, ਸੇਵਕ ਹੈ, ਉਹਨੇ ਸੰਤ ਨੂੰ ਕਿਹਾ ਕਿ ਮਹਾਰਾਜ ਜੀ ਕੋਈ ਕਿਸੇ ਦਾ ਬੁਰਾ ਕਮਾਵੇ, ਬੁਰਾ ਕਰੇ, ਤੋ ਕਿਆ ਕਰੈ ਕਹੋ ਸੁਖ ਦਾਵੈ। ਮਹਾਰਾਜ ਜਿਹੜਾ ਕੋਈ ਬੁਰਾ ਕਰਨ ਵਾਲਾ ਉਹਦੇ ਨਾਲ ਕੀ ਕਰੇ, ਹੇ ਸੁਖਦਾਈ ਸੰਤੋ ਤੁਸੀਂ ਦੱਸੋ। ਭਲਾ ਕਰੈ ਜੋ ਬੁਰਾ ਕਰਾਵੈ। ਇਹ ਸਾਧੂ ਨੇ ਕਿਹਾ ਵੀ ਸੇਵਕਾ ਜੇ ਕੋਈ ਬੁਰਾ ਕਰਦਾ ਉਹਦਾ ਇਹ ਭਲਾ ਕਰੇ, ਬਦਲਾ ਲੇਵਨ ਤੇ ਹਟ ਜਾਵੇ। ਜਿਹੜਾ ਬੁਰਾ ਕਰ ਰਿਹਾ ਉਹਦੇ ਨਾਲੋਂ ਬਦਲਾ ਲੈਣ ਵਾਸਤੇ ਹਟ ਜਾਏ, ਉਹਦਾ ਬਦਲਾ ਨਾ ਲਵੇ। ਫੇਰ ਕਰੈ ਤਾਂ ਕਰ ਹੈ ਕਰ ਹੈ ਕਰਕ ਹੈ। ਸੇਵਕ ਨੇ ਕਿਹਾ ਮਹਾਰਾਜ ਜੇ ਫੇਰ ਵੀ ਉਹ ਬੁਰਾ ਕਰੇ ਤੇ ਕਹਿੰਦੇ ਕਰੀ ਜਾਏ ਕਰੀ ਜਾਏ। ਤੋ ਭਲਿਆਈ ਬਹੁਤ ਦੁੱਖ ਭਰ ਹੈ। ਹਾਂ, ਕਹਿੰਦੇ ਉਹ ਭਲਿਆਈ ਕਰਦਾ ਰਹੇ, ਉਹ ਜਿਹੜਾ ਬੁਰਾ ਕਰਨ ਵਾਲਾ ਕਹਿੰਦੇ ਫਿਰ ਦੁਖੀ ਭਰੇਗਾ। ਕਰਨੇ ਜੋਗਾ ਰਹਿ ਨਾ ਸੋ। ਹਾਂ, ਰੱਬ ਦਾ ਪਾਣਾ ਐਸਾ ਵਰਤ ਜਾਏਗਾ ਕਹਿੰਦੇ ਫਿਰ ਅੱਗੇ ਵਾਸਤੇ ਕਹਿੰਦੇ ਉਹ ਬੁਰਾ ਕਰਨ ਵਾਲਾ ਜੋਗੀ ਨੇ ਜੋਗਾ ਹੀ ਨਹੀਂ ਹੋਊਗਾ, ਆਪੇ ਹੀ ਮਰ ਜਾ ਹੈ ਸੋ। ਹਾਂ, ਪਰਮੇਸ਼ਰ ਦਾ ਐਸਾ ਪਾਣਾ ਕਰਨ ਵਰਤੇਗਾ ਬੁਰਾ ਕਰਨ ਵਾਲਾ ਆਪੇ ਹੀ ਮਰ ਮੁੱਕ ਜਾਏਗਾ। ਜੈਸੀ ਕਰੈ ਸੋ ਤੈਸੀ ਪਾਵੈ। ਜਿਹੋ ਜੀ ਉਹ ਕਹਿੰਦੇ ਮੰਦੀ ਕਰਤੂਤ ਕਰਦਾ ਉਹੋ ਜੀ ਉਹ ਸਜ਼ਾ ਪਾ ਲਏਗਾ। ਗੁਰ ਸਥਾਨ ਨੀਵੋ ਬਿਰਤਾਵੈ। ਇਸ ਕਰਕੇ ਵੀ ਗੁਰੂ ਨਾਨਕ ਦਾ ਜਿਹੜਾ ਘਰ ਹੈ ਇਹ ਤਾਂ ਨਿਮਰਤਾ ਵਾਲਾ, ਇਹ ਤਾਂ ਵਾਧਾ ਫੁੱਲ ਹੈ, ਜਿਹੜਾ ਇਹਦਾ ਮਾਲ ਨਾਲਾ ਕਰਦਾ ਉਹ ਆਪੇ ਮਰ ਮੁੱਕ ਜਾਂਦਾ। ਸ੍ਰੀ ਪਰਮੇਸ਼ਰ ਹੈ ਸਮਰੱਥ। ਕਿਉਂਕਿ ਜਿਹੜਾ ਸੁਭਾਏ ਮਾਨ ਪਰਮੇਸ਼ਰ ਵਾਹਿਗੁਰੂ ਉਹ ਸਰਵ ਕਲਾ ਸਮਰੱਥ ਹੈ, ਸਰਵ ਸ਼ਕਤੀਵਾਨ ਹੈ। ਸੰਤਨ ਕੋ ਰਾਖਤ ਦੇ ਹੱਥ। ਜਿਹੜੇ ਵੀ ਸਵਾਸ ਸਵਾਸ ਸਿਮਰਨ ਕਰਨ ਕਰਦੇ ਰਹਿੰਦੇ ਸੰਤ, ਉਹਨਾਂ ਨੂੰ ਆਪਣਾ ਹੱਥ ਦੇ ਕੇ ਪਰਮੇਸ਼ਰ ਫਿਰ ਆਪੇ ਹੀ ਰੱਖਦਾ ਹੈ। ਜਿਨਕੇ ਐਸੇ ਭਇਓ ਗਿਆਨਾ। ਇਹਨਾਂ ਸਾਧੂਆਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਗਿਆਨ ਹੋ ਗਿਆ, ਸੇਵਾ ਗੁਰੂ ਭਾਵ ਧਰ ਨਾਨਾ। ਹੋਵੇ ਕਹਿੰਦੇ ਬੜਾ ਭਾਰੀ ਪ੍ਰੇਮ ਤਰ੍ਹਾਂ ਤਰ੍ਹਾਂ ਦਾ ਧਾਰ ਕੇ ਗੁਰੂ ਦੀ ਸੇਵਾ ਕਰਦੇ। ਕਹੀ ਸੰਤੋਖ ਸਿੰਘ ਇਹ ਕਥਾ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਜਿਹੜੀ ਮੈਂ ਕਥਾ ਇਸ ਤਰ੍ਹਾਂ ਹੀ ਕਹੀ ਹੈ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਕਹੀ। ਜਿਨਹੈ ਸੁਣੀ ਤਿੰਨ ਕਾਲ ਨਾ ਮਥਾ। ਜਿਨ੍ਹਾਂ ਨੇ ਉਸ ਸਮੇਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਕਥਾ ਸੁਣੀ ਸੀ ਉਹਨਾਂ ਨੂੰ ਘਾਲ ਨਹੀਂ ਰੜਕੇਗਾ, ਮਥਨ ਨਹੀਂ ਕਰੇਗਾ। ਤੇ ਜਿਨ੍ਹਾਂ ਨੇ ਹੁਣ ਸੁਣ ਲਈ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਸਾਖੀ, ਉਹ ਜਿਹੜੇ ਕੋਈ ਮਨ ਵਿੱਚ ਵਸਾ ਲੈਣਗੇ ਉਹਨਾਂ ਨੂੰ ਵੀ ਘਾਲ ਨਹੀਂ ਕਹਿੰਦੇ ਰੜਕੇਗਾ। ਇਸ ਤਰ੍ਹਾਂ ਨਰਕ ਰੂਪ ਜਿਹੜਾ ਕੋਈ ਚੱਟੀ ਹੈ ਇਹਦੇ ਵਿੱਚ ਪਾ ਕੇ ਉਹਨੂੰ ਨਹੀਂ ਦੁਖੀ ਕਰੇਗਾ, ਉਹ ਬਚ ਰਹੇਗਾ ਜਿਹੜਾ ਇਸ ਤਰ੍ਹਾਂ ਗੁਰੂ ਕੇ ਭਾਣੇ ਵਿੱਚ ਰਹੇਗਾ। ਇਹ ਜਾਣੀ ਜਿਹੜੇ ਕੋਈ ਇਸ਼ਾਨ ਸਰੂਪ ਸਾਧੂ ਉਹਨਾਂ ਦਾ ਇੱਕ ਮਤ ਹੈ, ਪਰ ਜਿਹੜੇ ਕੋਈ ਸੰਤ ਸਿਪਾਹੀ ਉਹਨਾਂ ਦਾ ਸਿਧਾਂਤ ਥੋੜ੍ਹਾ ਜਿਹਾ ਗੁਰੂ ਕਲਗੀਧਰ ਜੀ ਦਾ ਉਹ ਹੋਰ ਹੈ। ਜੋ ਦਾਦੂ ਦੁਆਰੇ ਆਪ ਜੀ ਗਏ ਸਨ ਜੋ ਉਹਨਾਂ ਦਾ ਜਿਹੜਾ ਜੈਤ ਮਹੰਤਾ ਕਹਿਣ ਲੱਗਿਆ ਮਹਾਰਾਜ ਤੁਸੀਂ ਖੰਡਾ ਖੜਕਾਉਂਦੇ ਆ, ਸਾਡੇ ਦਾਦੂ ਜੀ ਨੇ ਤਾਂ ਐਸਾ ਲਿਖਿਆ, ਦਾਦੂ ਦਾਵਾ ਛੱਡ ਕੇ ਰਹਿ ਵੀ ਉਹ ਨਿਦਾਵੇ ਤੋਂ ਬਿਨਾਂ ਹੋ ਕੇ ਦਾਵੇ ਤੋਂ ਰਹੇ, ਜੇ ਕੋ ਮਹਾਰਾਜ ਈਟ ਵੀ ਉਹ ਸਿਖੜੇ ਮੱਥੇ ਸਹਾਰ ਲਵੇ ਕੁਝ ਨਾ ਕਹੇ। ਮਹਾਰਾਜ ਕਹਿੰਦੇ ਉਹ ਵੀ ਉਹ ਤਾਂ ਸਾਧੂ ਸੀ, ਸਾਧੂਆਂ ਦਾ ਹੋਰ ਹੈ, ਇਹ ਅਸੀਂ ਤਾਂ ਸੰਤ ਸਿਪਾਹੀ, ਅਸੀਂ ਤਾਂ ਖਾਲਸੇ ਹਾਂ, ਸਾਡਾ ਇਹ ਹੈ ਵੀ ਦਾਦੂ ਦਾਵਾ ਬਨ ਕਾ ਕਰਕਾ ਲੀਜੈ ਪਾਏ, ਜੇ ਕੋ ਮਾਰਾ ਈਟ ਏ ਪਾਥਰ ਹਰੈ ਨਸਾਏ। ਇਹ ਉਹ ਕਹਿੰਦੇ ਮਹਾਰਾਜ ਸਾਡੇ ਤਾਂ ਇਹ ਹੈ ਵੀ ਬਿਨਾਂ ਦਾਵੇ ਤੋਂ ਕੁੱਟ ਕੱਟਣੇ ਚਾਹੀਦੇ ਹੈ, ਕੁਛ ਨਹੀਂ ਕਹਿਣਾ ਚਾਹੀਦਾ ਹੈ। ਕਹਿੰਦੇ ਹਾਂ, ਇਹ ਸਾਧੂਆਂ ਦਾ ਰਸਤਾ ਹੈ ਸਾਡਾ, ਜਿਹੜਾ ਇਹ ਹੈ ਵੀ ਦਾਦੂ ਦਾਵਾ ਬਣ ਕੇ ਸਭ ਕੋ ਲਈਏ ਲੁੱਟੋ, ਇੱਕੋ ਰਹੇ ਸੀ ਖਾਲਸਾ ਹੋਰ ਸਭ ਮਰਸਨ ਪੁੱਟ। ਇਹਦਾ ਖਾਲਸਾ ਕਾਲ ਫੁਰਕੀ ਰਹੂਗਾ, ਕਹਿੰਦੇ ਹੋਰ ਤਾਂ ਫੁੱਟ ਫੁੱਟ ਕੇ ਮਰਨਗੇ, ਇਹਦਰ ਤਾਂ ਖੰਡਾ ਖੜਕਾ ਕੇ ਸਭ ਨੂੰ ਲੁੱਟ ਪੁੱਟ ਲੈਣਾ ਚਾਹੀਦਾ। ਜਿਹੜਾ ਕਿਉਂ ਗੁਰੂ ਨਾਨਕ ਦੇ ਘਰ ਨਾਲ ਅੱਖ ਕਰੀ ਜੀ ਕਰਦਾ, ਉਹਨੂੰ ਕਹਿੰਦੇ ਚੰਗੀ ਤਰ੍ਹਾਂ ਸ਼ਾਲਾ ਛਕਾਉਣਾ ਚਾਹੀਦਾ। ਸਾਧੂਆਂ ਵਾਸਤੇ ਕਹਿੰਦੇ ਠੀਕ ਹੈ, ਸਹੀ ਕਰਨਾ ਚਾਹੀਦਾ, ਪਰ ਸਾਡਾ ਜਿਹੜਾ ਸਿਧਾਂਤ ਹੈ ਥੋੜ੍ਹਾ ਜਿਹਾ ਐਸਾ ਹੈ ਵੀ ਇਹ ਜਿਹੜਾ ਕਲਯੁਗ ਦਾ ਸਮਾਂ ਹੈ, ਇਹ ਜੇ ਬਹੁਤੇ ਨੀਵੇਂ ਹੋਈਏ ਬਹੁਤੇ ਚੁੱਕੀ ਜਾਏ ਉਹਨਾਂ ਜ਼ਿਆਦਾ ਤੰਗ ਕਰਦੇ ਹੈ। ਉਹ ਇੱਕ ਵਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੰਘ ਸਭਾ ਦਾ ਸਮਾਗਮ ਜਿਹਾ ਸੀ, ਪਾਠ ਪੂਰ ਸਮਾਗਮ ਕਰਨਾ ਸੀ, ਉੱਥੇ ਜਾਣੀਏ ਅੰਮ੍ਰਿਤ ਦੀ ਜਿਹੜੀ ਮਹਾਨਤਾ ਹੈ ਉਹ ਹੁਕਮ ਸਿੰਘ ਸਪੀਕਰ ਸੁਣਾ ਰਿਹਾ ਸੀ। ਕਹਿਣ ਲੱਗਿਆ ਵੀ ਅੰਮ੍ਰਿਤ ਦੀ ਬਰਕਤ, ਜਿਹੜਾ ਸਿੰਘ ਸਜ ਜਾਂਦਾ ਹੈ ਉਹਦੇ ਅੰਦਰ ਕਿਵੇਂ ਮਹਾਨ ਵੀਰ ਰਸ ਆ ਜਾਂਦਾ ਹੈ, ਕਿਵੇਂ ਉਹ ਸੂਰਵੀਰ ਬਹਾਦਰ ਸਕਦਾ। ਕਹਿੰਦਾ ਅੱਖਾਂ ਨਾਲ ਘਟਨਾ ਮੈਂ ਦੇਖੀ ਹੈ, ਇਹ ਦੋ ਬਾਣੀਏ ਕੋਈ ਬਹੁਤੇ ਮੁਸਲਮਾਨਾਂ ਵਿੱਚ ਰਹਿੰਦੇ ਸੀ, ਘਰ ਜਾ ਉਹਨਾਂ ਦਾ ਇੱਕੋ ਹੀ ਸੀ, ਬਾਕੀ ਮੁਸਲਮਾਨ ਕਹਿੰਦੇ ਉਹ ਜਾ ਰਹੇ ਸੀ, ਤੇ ਰੋਜ਼ ਸ਼ਾਮ ਨੂੰ ਉਹ ਕਹਿੰਦੇ ਤੰਗ ਕਰਿਆ ਕਰਨ ਮੁਸਲਮਾਨਾਂ ਨੂੰ, ਤੇ ਉਹ ਕਹਿੰਦੇ ਵੀ ਕੋਈ ਨਾ ਅਸੀਂ ਜਾਵਾਂਗੇ ਅੰਮ੍ਰਿਤਸਰ, ਉੱਥੋਂ ਫਿਰ ਆਵਾਂਗੇ, ਫਿਰ ਤੁਹਾਨੂੰ ਦੋ ਹੱਥ ਦੇਖਾਂਗੇ ਤੁਹਾਡੇ। ਕਹਿੰਦੇ ਇਸ ਤਰ੍ਹਾਂ ਸਾਰਾ ਪਰਿਵਾਰ ਕਹਿੰਦੇ ਅੰਮ੍ਰਿਤਸਰ ਆ ਗਿਆ ਬਾਣੀਆਂ ਦਾ ਅਕਾਲ ਤਖ਼ਤ, ਅਤੇ ਫਿਰ ਅੰਮ੍ਰਿਤ ਛਕ ਲਏ, ਉੱਥੋਂ ਹੀ ਫਿਰ ਬਰਸ਼ੇ ਬੁਰਸ਼ੇ ਹੋਰ ਕਿਰਪਾਨਾਂ ਖਰੀਦ ਲਈਆਂ, ਛਕ ਕੇ ਆ ਗਏ ਪਿੰਡ, ਅਤੇ ਬਸ ਜਦੋਂ ਮੁਸਲਮਾਨ ਮਾੜੀ ਜਿਹੀ ਕੋਈ ਗੱਲਬਾਤ ਹੋਈ ਅਤੇ ਆਏ ਅਲੀ ਅਲੀ ਕਰਕੇ ਇਹਦੇ ਨੂੰ ਕੱਢ ਲਏ ਬਰਸ਼ੇ, ਅਤੇ ਕਹਿੰਦੇ ਆ ਜਾਓ ਵੀ ਹੁਣ ਗਾਂਹ ਹੋਵੋ, ਅਤੇ ਉਹ ਦੂਸਰੇ ਕਹਿੰਦੇ ਵੀ ਹੁਣ ਨਾ ਇਹਨਾਂ ਨੂੰ ਕੁਛ ਆਖੇ, ਹੁਣ ਇਹ ਬਾਣੀਏ ਨਹੀਂ ਰਹੇ, ਇਹ ਤਾਂ ਹੁਣ ਖਾਲਸੇ ਬਣੇ ਆਏ ਆ, ਵੱਢ ਦੇਣਗੇ ਇਹ ਆਪੇ ਹੱਥ ਪੀਏ, ਅੰਮ੍ਰਿਤ ਅੰਮ੍ਰਿਤ ਛਕਿਆ ਇਹ ਅਕਾਲ ਤਖ਼ਤ ਤੋਂ, ਹੁਣ ਨਹੀਂ ਇਹਨਾਂ ਨੂੰ ਕੋਈ ਕਹਿਣਾ, ਹੁਣ ਇਹਨੇ ਨਹੀਂ ਵੇਖਣਾ, ਇਹ ਤਾਂ ਵੱਢ ਦੇਣਗੇ ਮਾਰ ਦੇਣਗੇ, ਇਹਨੇ ਨਹੀਂ ਹੁਣ ਡੱਡਣਾ। ਇਸ ਕਰਕੇ ਜਾਣੀ ਜਦੋਂ ਇਹ ਅੰਮ੍ਰਿਤ ਛਕ ਲੈਂਦਾ ਉਦੋਂ ਫਿਰ ਸੰਤ ਸਿਪਾਹੀ ਬਣ ਜਾਂਦਾ ਹੈ, ਫਿਰ ਉਹ ਠੀਕ ਹੈ ਵੀ ਉਹ ਸ਼ਾਮ ਦਾ ਭੇਦ, ਜਿਵੇਂ ਮਹਾਰਾਜ ਨੇ ਕਿਹਾ ਵੀ ਪਹਿਲਾਂ ਤੰਦਰਮਾਈ ਹੀ ਠੀਕ ਹੈ, ਜਦੋਂ ਸਾਰੇ ਹੀਲੇ ਖਤਮ ਹੋ ਜਾਏ ਫਿਰ ਸ਼ਸਤਰ 'ਤੇ ਹੱਥ ਲਿਜਾਣਾ ਜਾਇਜ਼ ਹੀ ਹੈ। ਔਰੰਗਜ਼ੇਬ ਨੂੰ ਕਿਹਾ ਵੀ ਜਦੋਂ ਸਾਰੇ ਹੀਲੇ ਹੁਲੇ ਸੀ ਦੇਖ ਲਏ ਵੀ ਸੰਤ ਬਣਿਆ ਵੀ ਤੇਰੇ ਜਿਹੜੇ ਕੋਈ ਲੋਕ ਆ ਉਹ ਨਹੀਂ ਹਟੇ, ਇਸ ਕਰਕੇ ਫਿਰ ਅਸੀਂ ਵੀ ਸ਼ਸਤਰ ਚੁੱਕ ਲਿਆ ਵੀ ਆ ਜਾ, ਵੀ ਜੇ ਤੂੰ ਐਂ ਕਰਦਾ ਫਕੀਰਾਂ ਨੂੰ ਵੀ ਮਾਰਦਾ ਹੈ, ਸਾਡੇ ਪਿਤਾ 'ਤੇ ਵੀ ਤੂੰ ਤਲਵਾਰ ਚਲਾਉਣਾ, ਫਿਰ ਇਹੋ ਜਿਹੇ ਨਾ ਤਾਂ ਫਿਰ ਇਹੋ ਜਿਹੇ ਬਣ ਕੇ ਆਉਣਾ ਪੈਂਦਾ। ਸੋ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਇੱਕ ਇਹ ਪੱਖ ਵੀ ਹੈ ਵੀ ਪਰਮੇਸ਼ਰ ਹੀ ਪ੍ਰੇਰਣਾ, ਵੀ ਆਪੇ ਪਰਮੇਸ਼ਰ ਕੀਤੀ ਦਾ ਫਲ ਭੁਗਤਾਊ ਵੀ ਉਹ ਭੁਗਤਾ ਵੀ ਦਿੰਦਾ ਹੈ, ਅਤੇ ਦੂਜੇ ਪਾਸੇ ਹੈ ਵੀ ਉਹ ਜਿਸ ਗੁਰੂ ਪਰਮੇਸ਼ਰ ਦੀ ਉਹ ਫੌਜ ਵਿੱਚ ਭਰਤੀ ਹੋਇਆ ਉਹਨੇ ਉਹ ਦਿੱਤਾ ਹੈ ਵੀ ਜੇ ਕੋਈ ਕਿਸੇ ਨਾਲ ਤਿੰਗੋ ਜੋਰੀ ਕੱਸਦਾ ਹੈ ਆਪਣੇ ਨਾਲ ਕਰਦਾ ਹੈ ਉਹਦਾ ਫਿਰ ਖੰਡਾ ਖੜਕਾ ਕੇ ਉਹ ਵੀ ਕਰਕਰਾ ਦੇਵੇ। ਉਹ ਦੋਵੇਂ ਪੱਖ ਆਪਣੇ ਥਾਂ ਠੀਕ ਨੇ, ਇੱਧਰ ਵੀ ਅਤੇ ਉਹ ਵੀ, ਉਹ ਕਿਸੇ ਪੱਖ ਵਿੱਚ ਹੋ ਜਾਏ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆਈ ਵਾਲਾ ਵੀ ਇੱਕ ਹੈਗਾ ਸਿੱਖ ਪੰਥ ਵਿੱਚ ਸਿਧਾਂਤ। ਦੂਜੇ ਪਾਸੇ ਸੂਰਾ ਸੋ ਪੈ ਜਾਣੀਆਂ ਜੋ ਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡਾ, ਖੇਤ ਵਾਲਾ ਵੀ ਸਿਧਾਂਤ ਹੈ। ਦੋਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰਵਾਨ ਹੈ, ਦੋਵੇਂ ਆਪ ਜੀ ਨੇ ਵਰਤੇ ਹੈ। ਸਾਧੂਆਂ ਵਾਲਾ ਵੀ ਪਹਿਲਾਂ ਛੇ ਸਰੂਪਾਂ ਵਿੱਚ ਸ਼ਾਂਤ ਹੀ ਰਹੇ, ਕਿਸੇ ਨੂੰ ਕੁਝ ਨਹੀਂ ਕਿਹਾ, ਤੱਤੀਆਂ ਤਵੀਆਂ 'ਤੇ ਬਹਿ ਗਏ, ਤੱਤੇ ਤ੍ਰੇਤੇ ਵੀ ਪਵਾ ਲਏ। ਗੁਰੂ ਨਾਨਕ ਸਾਹਿਬ ਜੀ ਨੂੰ ਪਹਾੜਾਂ ਤੋਂ ਸਿੱਟੀ ਗਏ, ਪਾਣੀ ਵੀ ਸਿੱਟੀ ਗਏ, ਲੱਕੜਾਂ ਰੱਖ ਕੇ ਅੱਗ ਵੀ ਲਾਈ ਗਏ, ਮਹਾਰਾਜ ਨੇ ਕੁਝ ਨਹੀਂ ਕਿਹਾ। ਅਤੇ ਉਹ ਮਾੜਾ ਨਹੀਂ ਕੀਤਾ, ਮਾੜਾ ਉਹਨਾਂ ਦਾ ਜ਼ਰੂਰ ਹੋਇਆ ਜਿਹਨਾਂ ਨੇ ਕੋਈ ਕਰਾਇਆ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਸਾਖੀ ਕਿਸੇ ਸਾਧੂ ਦੀ ਸੁਣਾਤੀ ਵੀ ਜੇ ਵੀ ਉਹ ਕੋਈ ਮਾੜਾ ਕਰੇ, ਉਹ ਸਿੱਖ ਨੂੰ ਕਿਹਾ ਵੀ ਉਹ ਹਟ ਜਾਏ, ਕਹਿੰਦੇ ਫਿਰ ਜੀ ਮਾੜਾ ਕਰੇ, ਕਹਿੰਦੇ ਫਿਰ ਵੀ ਉਹਦਾ ਭਲਾ ਕਰਦੇ, ਮਾੜਾ ਨਾ ਕਰੇ, ਕਹਿੰਦੇ ਵੀ ਫਿਰ ਜੇ ਕਰੇ ਉਹ ਮਾੜਾ ਕਰੇ, ਉਹ ਮਾੜਾ ਕਰਨ ਵਾਲਾ ਕਹਿੰਦੇ ਰਹਿ ਹੀ ਨਹੀਂ ਸਕੇਗਾ, ਆਪੇ ਪਰਮੇਸ਼ੁਰ ਵੱਲੋਂ ਭਾਣਾ ਵਰਤ ਦੇਗਾ, ਜਮਾਂ ਹੀ ਖਤਮ ਹੋ ਜਾਏਗਾ। ਇਹ ਠੀਕ ਹੈ ਵੀ ਇਸ ਤਰ੍ਹਾਂ ਜਿਹੜਾ ਪਰਮੇਸ਼ੁਰ ਦੇ ਰਜ਼ਾ ਵਿੱਚ ਭਾਣੇ ਵਿੱਚ ਰਹਿਣਾ ਰਾਜ਼ੀ ਹੋ ਕੇ ਹੈ ਤਾਂ ਇਹ ਔਖਾ, ਪਰ ਜਿਹੜਾ ਇਹ ਰਾਜ਼ੀ ਹੋ ਕੇ ਰਹਿ ਜਾਂਦਾ ਹੈ ਫਿਰ ਪਰਮੇਸ਼ੁਰ ਜ਼ਰੂਰ ਕਲਾ ਵਰਤਾਉਂਦਾ, ਜਿਵੇਂ ਉਹ ਸਦਨੇ ਨੂੰ ਹੋਰ ਐਸਾ ਨੀਆਂ ਵਿੱਚ ਨਹੀਂ ਜਾ ਰਹੇ ਸੀ ਅਤੇ ਉਹ ਬੇਨਤੀਆਂ ਕਰੀ ਜਾ ਰਿਹਾ ਸੀ, ਮੈਂ ਨਹੀਂ ਕਿਸ਼ਾ ਨਹੀਂ ਕਿਸ਼ਾਹੇ ਨਾ ਮੋਰਾ ਅਵਸਰ ਲੱਜਾ ਰੱਖ ਲਓ ਸੁਧਨਾ ਜੰਤੂਰਾ ਕਹਿ ਰਿਹਾ ਸੀ। ਅਤੇ ਉਹਦਾ ਹੀ ਉਹ ਕੰਧ ਹੀ ਹਿੱਟ ਡਿੱਗੀ ਹੈ, ਇੱਕ ਅੰਧ ਜਿਹੜੀ ਚਿੱਟ ਜੀ ਹੈ ਜਿੱਥੇ ਉਹ ਮੁਸਲਾ ਖੜਾ ਸੀ ਉਹਦੇ ਜਾ ਕੇ ਮੱਥੇ ਵਿੱਚ ਵੱਜੀ ਹੈ, ਅਤੇ ਬਾਕੀ ਜਿਹੜੇ ਦੁਸ਼ਟ ਜੇਸ਼ਰ ਵੱਲੋਂ ਕਲਾ ਵਰਤੀ ਹੈ ਸਾਰਿਆਂ ਦੇ ਮੱਥੇ ਪਾੜਦੇ ਅਤੇ ਸਦਨਾ ਭਗਤੀ ਮੌਜ ਨਾਲ ਬਾਹਰ ਨਵੇਂ ਨਰੋਏ ਨਿਕਲੇ ਆਏ ਸਨ। ਇਸ ਤਰ੍ਹਾਂ ਜਦੋਂ ਕੋਈ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਪਿਆ ਰਹਿੰਦਾ ਹੈ। ਨਾਮਦੇਵ ਜੀ ਇਸੇ ਤਰ੍ਹਾਂ ਹੀ ਕੁਝ ਨਹੀਂ ਕਿਹਾ ਸੀ ਅਤੇ ਇਹ ਜ਼ਰੂਰ ਕਹਿ ਦਿੱਤਾ ਵੀ ਇਹ ਜਿਹੜਾ ਤੁਸੀਂ ਕੁਝ ਕਹਿੰਦੇ ਇਹ ਨਹੀਂ, ਨਾ ਮੈਂ ਮੁਸਲਮਾਨ ਬਣਨਾ, ਨਾ ਕਲਮਾ ਪੜ੍ਹਨਾ ਹੈ, ਨਾ ਕੋਈ ਸ਼ਕਤੀ ਦਿਖਾਉਣੀ ਹੈ। ਇਹੋ ਜਦੋਂ ਸੱਤ ਘੜੀਆਂ ਦਾ ਸਮਾਂ ਦਿੱਤਾ ਸੀ ਉਹ ਪੂਰਾ ਹੋ ਗਿਆ ਅਤੇ ਇਹਨਾਂ ਫੁਰਨਾ ਹੀ ਕੀਤਾ ਵੀ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤਿਰ ਪਹੁੰਚਣੀ, ਵੀ ਤਿੰਨਾਂ ਭਵਨਾਂ ਤਿੰਨਾਂ ਲੋਕਾਂ ਦਾ ਮਾਲਕ ਕਿਉਂ ਨਹੀਂ ਆਇਆ, ਉਹਨੂੰ ਆ ਜਾਣਾ ਚਾਹੀਦਾ ਸੀ। ਬਸ ਉਸੇ ਵੇਲੇ ਜੋ ਗਰੜ ਚੜ੍ਹੇ ਗੋਬਿੰਦ ਆਏ ਲਾ, ਪਰਮੇਸ਼ਰ ਕਹਿੰਦੇ ਗਰੜ ਦੇ ਉੱਪਰ ਚੜ੍ਹ ਕੇ ਆ ਗਏ ਆਪਣੇ ਭਗਤ ਪਰ ਕੀ ਪ੍ਰਧਾਨ ਗਰੜ ਚੜ੍ਹੇ ਆਏ ਗੋਪਾਲ ਆਉਂਦੇ ਆ ਸਾਰੀ ਨਾਮ ਦੇ ਨੂੰ ਕਹਿੰਦੇ ਉਹ ਕਹਿ ਤਾਂ ਧਰਨਾ ਕੋਡੀ ਕਰੋ, ਕਹਿ ਤਾਂ ਲੇਕਰ ਉੱਪਰ ਧਰੋ, ਜੇ ਤੂੰ ਕਹੇ ਤਾਂ ਧਰਤੀ ਪੁੱਠੀ ਕਰ ਦੀਏ। ਜੇ ਕਹਿੰਦੇ ਗਏ ਫਿਰ ਦੂਜੀ ਵਾਰੀ ਉਲਟਾ ਪੁਲਟਾ ਕੇ ਫਿਰ ਐਂ ਕਰ ਦੀਏ, ਵੀ ਸਭ ਜਿਵੇਂ ਉਹ ਪੁੱਠਾ ਹਲ ਜਾ ਚਲਾਉਂਦੇ ਹੁੰਦੇ ਨਾ, ਸਭ ਘਾਹ ਪੂ ਜਾ ਪੁੱਟ ਕੇ ਪੁੱਠਾ ਕਰ ਦਿੰਦੇ, ਵੀ ਉਹ ਜਿੰਨੇ ਬਣੇ ਬਣੇ ਆ ਸਾਰਿਆਂ ਨੂੰ ਚੱਕ ਕੇ ਧਰਤੀ ਪੁੱਠੀ ਕਰ ਦੀਏ, ਹੇਠਾਂ ਹੀ ਆ ਜਾਣਗੇ, ਇੱਕ ਮਨਾ ਰਹੂਗਾ। ਜੇ ਕਹੀਏ ਫਿਰ ਉੱਪਰੋਂ ਲੈ ਕੇ ਦੂਜੀ ਵਾਰ ਬਾਹ ਲਾ ਦਈਏ, ਫਿਰ ਕੋਈ ਵੀ ਨਾ ਰਹੂ, ਸਭ ਖਤਮ ਹੋ ਜਾਣਗੇ। ਪਰ ਪਰਮੇਸ਼ਰ ਦਾ ਜਿਹੜਾ ਭਗਤ ਆ ਉਹ ਕਹਿੰਦਾ ਨਹੀਂ ਮਹਾਰਾਜ, ਜਿਸ ਵਾਸਤੇ ਹੋਇਆ ਉਹ ਆ ਗਊ ਪਿੱਛੇ ਰੌਲਾ ਹੈ, ਗਊ ਜਿਉਂਦੀ ਕਰਦੇ ਰੌਲਾ ਨਿਬੜ ਜਾਊਗਾ, ਆਪੇ ਆਪਣੀ ਕੀਤੀ ਦਾ ਭੁਗਤਦੇ ਰਹਿਣਗੇ ਫਲ। ਆਪਾਂ ਪੁੱਠੀ ਮਾਰਾ ਧਰਤੀ ਕਰਾ ਕੇ ਕਿਉਂ ਮਾਰਨਾ, ਆਪਣੇ ਕਰਮ ਕੀਤੇ ਦਾ ਫਲ ਆਪੇ ਭੁਗਤ ਲੈਣਗੇ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪ੍ਰਾਣ ਰਹਿਣ ਵਾਲੇ ਆ ਉਹਨਾਂ ਦਾ ਇਹ ਅੰਦਰਲੇ ਖਿਆਲ ਹੈ, ਅੰਦਰਲੀ ਇਹੋ ਜਿਹੀ ਭਾਵਨਾ ਹੈ, ਜਿਸ ਕਰਕੇ ਵਾਹਿਗੁਰੂ ਉਹਨਾਂ ਉੱਪਰ ਵੀ ਬੋੜਦਾ। ਅਤੇ ਜਿਹੜੇ ਵਾਹਿਗੁਰੂ ਦੀ ਫੌਜ ਵਿੱਚ ਆ ਗਏ, ਖਾਲਸਾ ਅਕਾਲ ਪੁਰਖ ਦੀ ਫੌਜ ਆ ਉਹਨਾਂ ਲਈ ਹੈ, ਸਹੀ ਹੈ ਵੀ ਸਿੱਧੇ ਹੀ ਲੰਮੇ ਹੱਥੀਂ ਲੈ ਲਓ, ਉਹ ਦੋਵੇਂ ਪ੍ਰਵਾਨ ਹੈ, ਲਓ ਆਪਾਂ ਸਮਾਂ ਹੋਇਆ ਹੈ, ਇਤਿਹਾਸ ਸੰਸਕ੍ਰਿਤ 'ਚ ਪੂਰਾ ਹੋਇਆ ਹੈ, ਅਗਲੇ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸੁਣਾਂਗੇ, ਸਮਾਪਤੀ ਕਰੀਏ। ਜਿਨ ਕੇ ਐਸੇ ਭਇਓ ਗਿਆਨਾ, ਸੇਵੇ ਗੁਰੂ ਭਾਵ ਧਰ ਨਾਨਾ, ਕਹੀ ਸੰਤੋਖ ਸਿੰਘ ਇਹ ਕਥਾ, ਜਿਨਹੈ ਸੁਣੀ ਤਿੰਨ ਕਾਲ ਨਾ ਮਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।